ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇੱਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਉ ਦੋਹਰਾ ਸਿਮਰ ਨਾਮ ਸਭ ਕਾਮ ਹੋਇ ਪੁੰਨ ਨ ਜਾਇ ਜਮ ਧਾਮ ਆਪਣ ਸਰੂਪ ਅਨੂਪ ਕੋ ਜਾਨ ਲੇਤ ਅਬਰਾਮ ਸਿਮਰ ਨਾਮ ਸਭ ਕਾਮ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਮਹਾਨ ਸੁੰਦਰ ਦੀਵਾਨ ਸਜ ਰਿਹਾ ਹੈ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਪ੍ਰਕਾਸ਼ ਸੇਵਾ ਗ੍ਰੰਥੀ ਸਾਹਿਬਾਨ ਦੇ ਰਾਹੀਂ ਹੋਈ ਹੈ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਇਸੇ ਤਰ੍ਹਾਂ ਹੀ ਰਾਗੀ ਸਿੰਘਾਂ ਦੀ ਰਸਨਾ ਨੇ ਯਾਸਾ ਦੀ ਵਾਰ ਦਾ ਕੀਰਤਨ ਹੋਇਆ ਹੈ ਆ ਮਾਈ ਭਾਈ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ ਜਿਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨਸ਼ਹਿਰੇ ਨਗਰ ਵਿਖੇ ਗਏ ਇੱਥੇ ਜਿਹੜਾ ਇਹ ਸੌ ਸੌ ਗੁਣ ਬ੍ਰਹਮੀ ਪਖੰਡੀ ਸੀ ਪਖੰਡ ਕੀਤਾ ਉਹਦਾ ਸੋਹਣਾ ਸਵਾਰਿਆ ਇਸੇ ਤਰ੍ਹਾਂ ਜਿਹੜਾ ਜਲਾਲਦੀਨ ਪੀਰ ਹੈ ਜੋ ਸ਼ਕਤੀ ਵੀ ਰੱਖਦਾ ਸੀ ਬਚਣ ਵਿੱਚ ਵੀ ਤਾਕਤ ਸੀ ਕਿਹਾ ਹੋਇਆ ਖੁਦਾ ਮੰਨਦਾ ਸੀ ਪਰ ਅੰਦਰ ਅਹੰ ਭਾਵ ਸੀ ਆਪਣੇ ਆਪ ਨੂੰ ਕੁਝ ਜਣਾਉਂਦਾ ਸੀ ਵੀ ਮੈਂ ਵੀ ਕੁਝ ਪੀ ਰਿਹਾ ਖੁਦਾ ਦੇ ਹੁਕਮ ਤੋਂ ਬਾਹਰਾ ਹੋ ਕੇ ਚੱਲਦਾ ਆਪਣੀ ਮਨਮਾਨੀ ਕਰਦਾ ਸੀ ਉਹਨੂੰ ਸਮਰਥ ਬਖਸ਼ਣ ਵਾਸਤੇ ਗੁਰੂ ਮਹਾਰਾਜ ਨੇ ਜਿਸ ਤਰ੍ਹਾਂ ਜਿਸ ਵੇਲੇ ਉਹਦਾ ਸੇਵਕ ਅਤੇ ਆਪ ਜੀ ਦੇ ਨੇੜੇ ਥੇੜੇ ਪੁੱਜਿਆ ਹੈ ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ ਗੁਰ ਗੁਰਖ ਗੁਰ ਈਸ਼ਰ ਵਰਮਾ ਗੁਰ ਪਾਰਵਤੀ ਮਾਈ। ਇਹ ਜਪ ਬਾਣੀ ਵਿੱਚੋਂ ਜਿਸ ਵੇਲੇ ਉਸਨੇ ਇਹ ਤੁਕਾਈਆਂ ਸੁਣੀਆਂ, ਇਹਨੂੰ ਕੋਈ ਸਮਝ ਨਾ ਪਈ ਵੀ ਮਹਾਰਾਜ ਗੁਰਮੁਖ ਕਿਹਨੂੰ ਕਹਿੰਦੇ ਹੈ, ਗੁਰਮੁਖ ਕਿਹੋ ਜਿਹੇ ਹੁੰਦੇ ਹੈ। ਉਹ ਆਪਣੇ ਪੀਰ ਕੋਲ ਗੱਲ ਕੀਤੀ, ਪੀਰ ਨੇ ਕਿਹਾ ਵੀ ਉਹਨਾਂ ਦੇ ਦਰਸ਼ਨ ਕਰਾ। ਫੇਰ ਬੇਨਤੀ ਕਰਕੇ ਸਤਿਗੁਰਾਂ ਨੂੰ ਪੀਰ ਕੋਲ ਲੈ ਗਿਆ। ਆਪੋ ਵਿੱਚ ਹੀ ਵਿਚਾਰ ਵਟਾਂਦਰਾ ਚੱਲ ਪਿਆ। ਸੇਵਕ ਨੇ ਕਿਹਾ ਵੀ ਮੇਰੀ ਗੱਲ ਤਾਂ ਪਿੱਛੇ ਰਹਿ ਗਈ, ਤੁਸੀਂ ਆਪੋ ਵਿੱਚ ਹੀ ਰਲ ਗਏ, ਇੱਕ ਮਿੱਕ ਹੋ ਗਏ। ਉਸ ਵੇਲੇ ਫਿਰ ਜਲਾਲਦੀਨ ਕੇ ਕਿਹਾ ਕਿ ਮਹਾਰਾਜ ਵੀ ਗੁਰਮੁਖ ਕੌਣ ਹੁੰਦੇ ਹੈ, ਉਹਦੇ ਕੁਝ ਮਹਿਨੇ ਅਰਥ ਯਥਾਰਥ ਅਰਥ ਸਮਝਿਆ ਚਾਹੁੰਦਾ ਹੈ। ਮਹਾਰਾਜ ਨੇ ਕਿਹਾ ਵੀ ਤੂੰ ਕਾਬੇ ਜਾ, ਉੱਥੋਂ ਤੈਨੂੰ ਰਸਤੇ ਵਿੱਚ ਉੱਤਰ ਮਿਲ ਜਾਏਗਾ। ਗਿਆ, ਜਿਵੇਂ ਜਹਾਜ਼ ਡੁੱਬਦਾ ਦੇਖ ਕੇ ਇਸਨੇ ਕਿਹਾ ਖੁਦਾ ਐਸਾ ਕਿਉਂ ਕਰਦਾ ਹੈ। ਦੂਜੇ ਦਿਨ ਬਾਰਿਸ਼ ਪੈ ਰਹੀ ਸਮੁੰਦਰ ਵਿੱਚ, ਫਿਰ ਵੀ ਇਹਨੇ ਤਰਕਜੀ ਕੀਤੀ ਵੀ ਜਿੱਧਰ ਬਾਹਰ ਔੜ ਲੱਗੀ ਉੱਥੇ ਪਾਉਂਦਾ ਨਹੀਂ, ਇੱਥੇ ਪਾਣੀ ਵਿੱਚ ਪਾਣੀ ਛੱਟੀਆਂ ਕੀ ਮਿਲਦਾ ਹੈ। ਉੱਧਰ ਜਿਹੜੇ ਕੋਈ ਪਰਮੇਸ਼ਰ ਦੇ ਹੁਕਮ ਵਿੱਚ ਭਾਣੇ ਵਿੱਚ ਰਜਾ ਵਿੱਚ ਰਹਿਣ ਵਾਲੇ ਸੀ, ਉਹਨਾਂ ਨੂੰ ਮੇਲ ਜੋਲ ਕਰਾ ਤਾ ਇਸਦਾ। ਉਹਨਾਂ ਦੇ ਕੋਲ ਜਦੋਂ ਕਿਹਾ ਇਹਨੂੰ ਭੋਜਨ ਨਹੀਂ ਮਿਲਿਆ ਦੋ ਦਿਨ, ਭੁੱਖ ਰਿਹਾ। ਉਹ ਮੁਖੀਆਂ ਨੇ ਪੁੱਛ ਲਿਆ ਵੀ ਅੱਗੇ ਜ਼ਿੰਦਗੀ ਵਿੱਚ ਕਿਤੇ ਭੁੱਖਾ ਰਿਹਾ, ਕਹਿੰਦੇ ਨਹੀਂ ਜੀ। ਕਹਿੰਦੇ ਕੋਈ ਬਹੁਤ ਵੱਡਾ ਕੋਈ ਗੁਨਾਹ ਕੀਤਾ ਤੂੰ, ਪਾਪ ਕੀਤਾ ਹੈ, ਦੋਸ਼ ਕੀਤਾ, ਜਿਸ ਕਰਕੇ ਤੂੰ ਭੁੱਖਾ ਰਿਹਾ, ਖੁਦਾ ਤੇਰੇ ਤੇ ਨਾਰਾਜ਼ ਹੋ ਗਿਆ ਹੈ। ਕਹਿਣ ਲੱਗਾ ਜੀ ਮੈਂ ਤਾਂ ਪਰਪਕਾਰ ਕੀਤਾ, ਡੁੱਬਦਾ ਜਹਾਜ਼ ਬਚਾਇਆ, ਸਮੁੰਦਰ ਵਿੱਚ ਬਾਰਿਸ਼ ਐਵੇਂ ਵਿਅਰਥ ਪੈ ਰਹੀ, ਉਹ ਹਟਾ ਕੇ ਖੁਦਾ ਨੂੰ ਮੈਂ ਜਿੱਥੇ ਸੋਕਾ ਆਉਣ ਲੱਗਿਆ ਉੱਥੇ ਪਵਾਈ। ਉਹ ਕਹਿਣ ਲੱਗੇ ਤੂੰ ਤਾਂ ਬਹੁਤ ਵੱਡਾ ਤਕੜਾ ਮਨਮੁੱਖ ਬੰਦਾ ਹੈ, ਚੱਲ ਇੱਥੋਂ ਨਿਕਲ ਭੱਜ। ਕਹਿਣ ਲੱਗਿਆ ਜੀ ਫਿਰ ਗੁਰਮੁਖ ਕਿਹੜਾ ਹੁੰਦਾ? ਅਤੇ ਕਹਿਣ ਲੱਗਿਆ ਗੁਰਮੁਖ ਉਹੀ ਹੈ ਜਿਹੜਾ ਆਪਣੇ ਇਸ਼ਟ ਵੱਲੀ ਮੁੱਖ ਰੱਖੇ, ਉਹਦੇ ਹੁਕਮ ਵਿੱਚ ਭਾਣੇ ਵਿੱਚ ਚੱਲੇ, ਜਿਹੜਾ ਭਾਣੇ ਤੋਂ ਉਲਟ ਹੋਵੇ, ਹੁਕਮ ਤੋਂ ਬਾਹਰਾ ਹੋ ਕੇ ਆਕੇ ਹੋਵੇ, ਆਪਣਾ ਹੁਕਮ ਕਰਾਵੇ, ਉਹ ਮਨਮੁੱਖ ਹੁੰਦਾ ਹੈ। ਕਹਿਣ ਲੱਗਿਆ ਉਹ ਜਿਹਨਾਂ ਨੇ ਮੁੱਖੋਂ ਬਚਨ ਬਾਣੀ ਦੇ ਕਹੇ ਸੀ, ਉਹਨਾਂ ਨੇ ਕਿਹਾ ਸੀ ਵੀ ਤੂੰ ਕਾਬੇ ਦੀ ਹਜ ਕਰਿਆ, ਉੱਤਰ ਮਿਲ ਜਾਏਗਾ, ਲੋੜ ਹੀ ਨਹੀਂ, ਰਸਤੇ ਵਿੱਚ ਹੀ ਇਹ ਤਾਂ ਨਿਰਸ਼ਾ ਹੋ ਗਈ। ਕਹਿਣ ਲੱਗਿਆ ਉਹ ਕੋਈ ਦਰਵੇਸ਼ ਨਹੀਂ, ਉਹ ਤਾਂ ਆਪ ਖੁਦਾ ਇਸ ਸਰੀਰ ਵਿੱਚ ਵਿਚਰ ਰਿਹਾ, ਗੋਤ ਹੋ ਕੇ ਤੂੰ ਚਰਨ ਫੜ ਲੈ, ਸਭ ਕੁਝ ਹਾਸਲ ਹੋ ਜਾਏਗਾ। ਇਸ ਤਰ੍ਹਾਂ ਉੱਥੋਂ ਗੁਰੂ ਮਹਾਰਾਜ ਦੀ ਸਿਲਸਿਲਾ ਸੁਣ ਕੇ ਫਿਰ ਜਲਾਲਦੀਨ ਪੀਰ ਸੱਜਣ ਗੁਰੂ ਮਹਾਰਾਜ ਦੇ ਚਰਨੀ ਆ ਲੱਗਿਆ, ਭੁੱਲਾਂ ਗਲਤੀਆਂ ਮਾਫ ਕਰਵਾਈਆਂ, ਨਜ਼ਰੀ ਨਜ਼ਰ ਨਿਹਾਲ ਹੋਇਆ। ਇਹ ਸਾਰਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਬੜੇ ਵਿਸਾਰ ਨਾਲ ਸੁਣ ਲਿਆ ਹੈ, ਅਜੇ ਅੱਗੇ ਆ ਰਿਹਾ ਮਨ ਲਾ ਕੇ ਸੁਣੀਏ ਜੀ। ਸਿਮਰ ਨਾਮ ਸਭ ਕਾਮ ਹੋਏ। ਹਾਂ, ਆਪਣੇ ਮਨ ਨੂੰ ਅਥਵਾ ਅੰਦਰਲਾ ਜਿਹੜਾ ਜੀਵ ਆਤਮਾ ਹੈ ਉਹਨੂੰ ਕਹਿ ਰਹੇ ਹੈ, ਜਾਂ ਕਵੀ ਜਿਹੜਾ ਕੋਈ ਕਥਾ ਸੁਣਨ ਵਾਲਾ ਸਰੋਤਾ ਉਹਨੂੰ ਸਮਝਾ ਰਿਹਾ, ਉਪਦੇਸ਼ ਦੇ ਰਿਹਾ। ਹੇ ਗੁਰੂ ਕੀ ਕਥਾ ਸੁਣਨ ਵਾਲੇ ਸਰੋਤੇ, ਤੂੰ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਨਾਮ ਸਿਮਰ, ਜਿਸ ਕਰਕੇ ਸਾਰੇ ਕੰਮ ਇੱਥੋਂ ਦੇ ਜਿੰਨੀਆਂ ਕਾਮਨਾ ਤੇਰੀਆਂ ਪੂਰੀਆਂ ਹੋ ਜਾਣ, ਕਿਉਂਕਿ ਜਾਂ ਜੰਮਦਾ ਸੁਰ ਸੰਭਲਾ ਤਰ੍ਹਾਂ ਤਰ੍ਹਾਂ ਦੀਆਂ ਕਾਮਨਾ ਖਾਸ਼ਨਾ ਹੁੰਦੀਆਂ ਵੀ ਆਹ ਵੀ ਹੋ ਜਾਏ, ਉਹ ਵੀ ਮਿਲ ਜਾਏ। ਮਨ ਤੱਕ ਇਹਦੀਆਂ ਕਾਮਨਾ ਖਾਸ਼ਾਂ ਨਹੀਂ ਪੂਰੀਆਂ ਹੁੰਦੀਆਂ, ਇੱਕ ਦੋ ਪੂਰੀਆਂ ਹੋਣ ਫਿਰ ਪੰਜ ਸੱਤ ਹੋਰ ਚਾਹਨਾ ਖਾਸ਼ਾਂ ਉੱਠ ਖੜਦੀਆਂ, ਉਹ ਹੋ ਜਾਣ ਫਿਰ ਸੌ ਸੈਂਕੜੇ। ਮਹਾਰਾਜ ਕਹਿੰਦੇ ਹੇ ਕਥਾ ਸੁਣ ਵਾਲੇ ਸਰੋਤੇ, ਗੁਰਸਿੱਖ ਤੂੰ ਵਾਹਿਗੁਰੂ ਦਾ ਨਾਮ ਸਿਮਰ, ਇਸ ਕਰਕੇ ਸਭ ਕਾਮਨਾ ਤੇਰੀਆਂ ਪੂਰੀਆਂ ਹੋ ਜਾਣ। ਅੰਦਰਲੇ ਜੀਵ ਆਤਮਾ ਨੂੰ ਕਹਿ ਰਹੇ ਵੀ ਤੂੰ ਨਾਮ ਸਿਮਰ ਮਰ ਰਾਹੀਂ, ਜਾਂ ਮਨ ਨੂੰ ਹੀ ਕਹਿੰਦੇ ਆ ਵੀ ਹੋਰ ਨੂੰ ਤੂੰ ਯਾਦ ਕਰੀ, ਇਹਨਾਂ ਪੁੱਤਾਂ ਦੀਆਂ ਸਾਕ ਸੰਬੰਧੀਆਂ ਨੂੰ, ਇਹਨਾਂ ਨੂੰ ਛੱਡ ਕੇ ਤੂੰ ਵਾਹਿਗੁਰੂ ਨਾਮ ਸਿਮਰ, ਵਾਹਿਗੁਰੂ ਵਾਹਿਗੁਰੂ ਚੇਤੇ ਕਰ, ਸਾਰੀਆਂ ਕਾਮਨਾ ਪੂਰੀਆਂ ਹੋ ਜਾਣ। ਜਿਸ ਕਰਕੇ ਪੁੰਨ ਨਾ ਜਾਏ ਜਮ ਧਾਮ, ਤੈਨੂੰ ਜਿਹੜਾ ਜਮਾਂ ਦਾ ਘਰ ਹੈ ਨਰਕ, ਉੱਥੇ ਨਾ ਜਾਣਾ ਪਵੇ, ਨਰਕਾਂ ਵਿੱਚ ਵੀ ਤੂੰ ਨਾ ਜਾਵੇਂ ਬਚ ਜਾਵੇਂ। ਆਪਣਾ ਸਰੂਪ ਅਨੂਪ ਕੋ, ਤੇਰਾ ਆਪਣਾ ਜਿਹੜਾ ਸਰੂਪ ਉਪਮਾ ਤੋਂ ਰਹਿਤ, ਉਹ ਵਾਹਿਗੁਰੂ ਹੀ ਹੈ, ਪਰਮਾਤਮਾ ਹੀ ਹੈ। ਜਾਨ ਲੇਤ ਅਬਿਰਾਮ, ਬਹੁਤ ਹੀ ਅਮਾਤ ਸੁੰਦਰ ਵੀ ਹੈ, ਉਹਨੂੰ ਤੂੰ ਜਾਣ ਲਵੇ, ਪਛਾਣ ਲਵੇ, ਸਮਝ ਲਏ ਕੈਸਾ ਮਹਾਨ ਅਨੁਪਮ ਸਰੂਪ ਹੈ ਮੇਰਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਇਤਿਹਾਸਾ। ਬਾਲਾ ਜੀ ਕਹਿੰਦੇ, ਹੇ ਸਤਿਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਇਤਿਹਾਸ ਵੀ, ਅਗਲਾ ਪ੍ਰਸੰਗ ਵੀ ਮੈਥੋਂ ਸੁਣ ਲਈਏ। ਆਗੇ ਗਮਨ ਕੀਨ ਸੁਖ ਰਾਸਾ, ਸੁਖਾਂ ਦੇ ਰਾਸਾ ਕੀ ਜੋ ਖਜ਼ਾਨਾ ਰੂਪ ਗੁਰੂ ਨਾਨਕ ਸਾਹਿਬ ਜੀ ਹੈ, ਉਹਨਾਂ ਨੇ ਜਲਾਲਦੀਨ ਪੀਰ ਨੂੰ ਨਿਹਾਲ ਕਰਕੇ ਅੱਗੇ ਨੂੰ ਚੱਲਣਾ ਕੀਤਾ। ਸੇਖ ਫਰੀਦ ਪਟਨ ਹੈ ਜਿਹਵਾ, ਕਹਿੰਦੇ ਉਹ ਸੇਖ ਫਰੀਦ ਨਾਮ ਦਾ ਪਟਨ ਹੈ, ਯਾਨੀ ਪਵਿੱਤਰ ਸ਼ਹਿਰ ਹੈ ਪਾਕ ਪਟਨ। ਸੇਖ ਬ੍ਰਹਮ ਤਬ ਬਸਈ ਤਹਿਵਾ, ਇੱਥੇ ਕਹਿੰਦੇ ਸੇਖ ਫਰੀਦ ਦੀ ਗੱਦੀ ਤੇ ਸੇਖ ਬ੍ਰਹਮ ਨਾਮ ਦਾ ਜਿਹੜਾ ਹੈ ਨਾ, ਉਸ ਦੀ ਗੱਦੀ ਦਾ ਅਧਿਕਾਰੀ ਜਾਂ ਨਸ਼ੀਨ ਬਸ ਰਿਹਾ ਸੀ। ਸੇਖ ਬ੍ਰਹਮ ਸਾਨੀ ਵੀ ਕਿਹਾ, ਜਾਂ ਸੇਖ ਫਰੀਦ ਸਾਨੀ ਉਹਦਾ ਨਾਂ, ਮੁੱਖ ਉਹਦਾ ਨਾਂ ਸੇਖ ਬ੍ਰਹਮ ਹੀ ਹੈ ਸੀ। ਫਰੀਦ ਦੇ ਗੱਦੀ ਉੱਪਰ ਸਜਾਏ ਮਾਨ ਹੈ ਸੀ। ਦੇਹ ਕੇ ਮਿਲਨ ਹੇਤ ਗਤ ਦਾਈ, ਜਿਹੜਾ ਸੇਖ ਬ੍ਰਹਮ ਹੈ ਉਸਦੇ ਮਿਲਣ ਵਾਸਤੇ ਮੁਕਤੀ ਦਾਤੇ ਗੁਰੂ ਨਾਨਕ ਸਾਹਿਬ ਜੀ ਨੇ। ਦੋਏ ਕੋਸ ਪਰ ਬੈਠੇ ਜਾਈ, ਪਾਕ ਪਟਨ ਸ਼ਹਿਰ ਹੈ, ਇਥੋਂ ਦੋ ਕੋ ਬਾਹਰ ਬਾਹਰ ਆਪ ਜੀ ਜਾ ਬੈਠੇ ਹਨ। ਸੇਖ ਬ੍ਰਹਮ ਕਾ ਇੱਕ ਮੁਰੀਦ ਤਾਂ ਹੈ, ਸੇਖ ਬ੍ਰਹਮ ਜਿਹੜਾ ਹੈ ਨਾ, ਇਹਦਾ ਇੱਕ ਕਹਿੰਦੇ ਸੇਵਕ ਹੈ ਸੀ, ਸਿੱਖ ਹੈ ਸੀ। ਆਇਓ ਈਂਧਨ ਚੁਨਨ ਗੁਰੂ ਜਹਿ, ਜਿੱਥੇ ਗੁਰੂ ਨਾਨਕ ਸਾਹਿਬ ਜੀ ਸ਼ਹਿਰ ਤੋਂ ਬਾਹਰ ਬਾਹਰ ਦੋ ਕੋਹਾਂ ਉੱਪਰ ਬੈਠੇ, ਉੱਥੇ ਕਿਤੇ ਜੰਗਲ ਚੋਂ ਲੱਕੜਾਂ ਲੁੱਕਣਾ ਜੀਆਂ ਚੁਣ ਕੇ ਲੈਣ ਲਈ ਆਇਆ ਸੀ, ਇਕੱਠੀਆਂ ਕਰਕੇ ਲਿਜਾਣ ਲਈ ਪਹੁੰਚਿਆ ਸੀ। ਸੋ ਦਰਵੇਸ਼ ਖੁਦਾਏ ਪਿਆਰਾ, ਉਹ ਜਿਹੜਾ ਇਹ ਕਹਿੰਦੇ ਸੇਖ ਬ੍ਰਹਮ ਦਾ ਸੇਵਕ ਸੀ, ਇਹ ਦਰਵੇਸ਼ ਸੀ, ਇਹ ਬੜਾ ਖੁਦਾ ਦਾ ਪਿਆਰਾ ਹੈ ਸੀ। ਹਿਰਦੇ ਬੰਦਗੀ ਕੇਰ ਅਧਾਰਾ, ਸੇਵਕ ਨੂੰ ਹਿਰਦੇ ਵਿੱਚ ਬੰਦਗੀ ਦਾ ਹੀ ਬੜਾ ਆਸਰਾ ਸੀ, ਬਹੁਤ ਹੀ ਬੰਦਗੀ ਦੇ ਆਸਰੇ ਆਪਣਾ ਜੀਵਨ ਬਸਰ ਕਰਦਾ ਸੀ। ਇਹ ਇਸ ਦਾ ਨਾਮ ਕਮਾਲ ਵੀ ਲਿਖਿਆ ਹੋਇਆ ਹੈ। ਇੱਕ ਸਲੋਕ ਤਬ ਪ੍ਰਭੂ ਬਖਾਨਾ, ਇਸ ਕਮਾਲ ਮਰੀਦ ਨੂੰ ਆਇਆ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁੱਖ ਤੋਂ ਇੱਕ ਪਵਿੱਤਰ ਸਲੋਕ ਛੰਦ ਦੇ ਵਿੱਚ ਵਚਨ ਕਿਹਾ ਹੈ। ਉੱਚੀ ਧੁਨ ਸੋ ਕੀਨੋ ਗਾਨਾ, ਉੱਚੀ ਆਵਾਜ਼ ਦੇ ਨਾਲ ਉਸਦਾ ਫਿਰ ਕੀਰਤਨ ਵੀ ਗਾਇਨ ਕੀਤਾ, ਕੀਰਤਨ ਵੀ ਕੀਤਾ ਆਪ ਜੀ ਨੇ। ਮਹੱਲਾ ਪਹਿਲਾ ਆਪੇ ਪੱਟੀ ਕਲਮ ਆਪ, ਕਿਹੜਾ ਸਲੋਕ ਦਾ ਕੀਰਤਨ ਗਾਇਆ ਸੀ ਉਹ ਇੱਥੇ ਲਿਖ ਰਿਹਾ ਕਵੀ ਸੰਤੋਖ ਸਿੰਘ ਜੀ। ਆਪੇ ਪੱਟੀ ਹੈ, ਉਹ ਫੱਟੀ ਰੂਪ ਹੈ ਪਰਮੇਸ਼ਰ, ਆਪ ਹੀ ਕਲਮ ਰੂਪ ਹੈ, ਆਪ ਹੀ ਕਲਮ ਹੈ। ਉੱਪਰ ਲੇਖ ਭੇ ਤੂੰ, ਪਰਮੇਸ਼ਰ ਉੱਪਰ ਜਿਹੜਾ ਕੋਈ ਲੇਖ ਹੈ, ਉਹ ਫੱਟੀ ਉੱਪਰ ਜਿਹੜਾ ਕੋਈ ਲੇਖ ਲਿਖਿਆ ਹੁੰਦਾ ਹੈ, ਉਹ ਵੀ ਤੂੰ ਹੀ ਉਹ ਤੂੰ ਹੈ, ਆਪ ਪ੍ਰਤੱਖ ਵੀ ਫੱਟੀ ਰੂਪ ਤੂੰ ਹੈ, ਆਪ ਹੀ ਫੱਟੀ ਉੱਪਰ ਲਿਖਣ ਵਾਲੀ ਜਿਹੜੀ ਕਲਮ ਹੈ ਉਹ ਵੀ ਤੂੰ ਹੀ ਹੈ, ਅਤੇ ਜਿਹੜਾ ਕਲਮ ਰਾਹੀਂ ਕੋਈ ਲੇਖ ਲਿਖਿਆ ਜਾਂਦਾ ਉਸਦੇ ਉੱਪਰ ਉਹ ਵੀ ਤੋਂ ਹੀ ਆਈ ਹੈ। ਅਸਲਾ ਸ਼ਰਧਾ ਰੂਪ ਫੱਟੀ ਵੀ ਹੈ ਪਰਮੇਸ਼ਰ ਤੂੰ ਆਪ ਹੈ, ਪ੍ਰੀਤੀ ਰੂਪੀ ਕਲਮ ਵੀ ਤੂੰ ਆਪ ਹੈ, ਉੱਪਰ ਜਿਹੜਾ ਕੋਈ ਲੇਖ ਹੈ ਵਾਹਿਗੁਰੂ ਦੀ ਸਿਰ ਸਲਾਘਾ ਦਾ ਲਿਖਿਆ ਜਾਂਦਾ, ਤਾਂ ਆਇਆ ਲਿਖਣ ਵਾਲਾ ਲਿਖਾਰੀ ਰੂਪ ਜਗਿਆਸੂ ਰੂਪ ਵੀ ਤੂੰ ਆਪ ਹੀ ਹੈ। ਏਕੋ ਕਹੀਐ ਨਾਨਕਾ, ਮਹਾਰਾਜ ਕਹਿੰਦੇ ਇੱਕੋ ਪਰਮੇਸ਼ਰੀ ਕਿਹਾ ਜਾਂਦਾ, ਉਹ ਫੱਟੀ ਰੂਪ ਕਲਮ ਰੂਪ ਤੇ ਲਿਖਣ ਵਾਲਾ ਲਿਖਾਰੀ ਰੂਪ। ਦੂਜਾ ਕਾਹੇ ਕੂ, ਦੂਜਾ ਕਹਿੰਦੇ ਕਿਸ ਨੂੰ ਆਖਣਾ ਹੈ, ਦੂਜਾ ਕੌਣ ਹੈ, ਦੂਜਾ ਨਹੀਂ ਹੈਗਾ, ਹੈ ਪਰਮੇਸ਼ਰ ਹੀ ਹੈ ਇੱਕੋ ਇੱਕ। ਚੌਪਈ ਸੁਣਤ ਮਰੀਦ ਗੁਰੂ ਢਿੱਗ ਆਇਓ, ਇਸ ਤਰ੍ਹਾਂ ਜਿਹੜਾ ਸਲੋਕ ਜਦੋਂ ਗੁਰੂ ਮਹਾਰਾਜ ਗਾ ਰਹੇ ਹੈ ਤੇ ਸੁਣ ਕੇ ਇਹ ਸੇਖ ਬ੍ਰਹਮ ਦਾ ਜਿਹੜਾ ਚੇਲਾ ਕਮਾਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ ਹੈ। ਕਰ ਸਲਾਮ ਅਸ ਬਚਨ ਲਾਇਓ, ਗੁਰੂ ਨਾਨਕ ਸਾਹਿਬ ਜੀ ਨੂੰ ਸਲਾਮ ਕਰਕੇ ਨਮਸਕਾਰ ਕਰਕੇ ਫਿਰ ਕਮਾਲ ਨੇ ਉਹ ਬਚਨ ਕਿਹਾ ਹੈ। ਇਹ ਬੈਤ ਵਤ ਮੋਹ ਸੁਣਾਏ, ਇਹ ਫਕੀਰ ਇਹ ਜਿਹੜਾ ਬੈਤ ਸੀ ਗਾਇਨ ਕੀਤਾ ਇਹ ਮੈਨੂੰ ਬਤ ਕੀ ਫੇਰ ਸੁਣਾਉਣਾ ਕਰੀਏ ਦੁਬਾਰਾ। ਤੁਮ ਦਰਵੇਸ਼ ਭੇ ਲਖਿਓ ਖੁਦਾਏ, ਇਹ ਤਾਂ ਦਰਵੇਸ਼ ਬਸ ਮੈਂ ਤਾਂ ਤੁਹਾਨੂੰ ਕਹਿੰਦੇ ਖੁਦਾਈ ਜਾਣਿਆ ਵੀ ਤੁਸੀਂ ਖੁਦਾਈ ਹੋਆ ਗਏ। ਸ੍ਰੀ ਨਾਨਕ ਤਬ ਬੈਨ ਲਾਏ, ਗੁਰੂ ਮਹਾਰਾਜ ਨੇ ਉਹ ਕਮਾਲ ਤੋਂ ਸੁਣ ਕੇ ਫਿਰ ਬਚਨ ਕਹੇ ਤੇ ਸਲੋਕ ਕੇ ਅਰਥ ਸੁਣਾਏ, ਜਿਹੜਾ ਸਲੋਕ ਆਪ ਜੀ ਨੇ ਗਾਇਆ ਸੀ ਨਾ ਉਚਾਰਨ ਕਰਕੇ ਉਹਦੇ ਅਰਥ ਵੀ ਇਹ ਕਮਾਲ ਮਰੀਦ ਨੂੰ ਸੁਣਾ ਦਿੱਤੇ। ਆਪੇ ਪੱਟੀ ਕਲਮ ਸੋ ਆਪੇ, ਕਹਿੰਦੇ ਜਿਹੜਾ ਖੁਦਾ ਆਪੇ ਫੱਟੀ ਰੂਪ ਹੈ ਆਪੇ ਵੀ ਉਹ ਕਲਮ ਰੂਪ ਹੈ। ਲਿਖਣ ਹਾਰ ਸੋ ਦੁਤੀਨ ਜਾਪੇ, ਰਾਹ ਫੱਟੀ ਦੇ ਉੱਪਰ ਲਿਖਣ ਵਾਲਾ ਲਿਖਾਰੀ ਹੁੰਦਾ, ਉਹ ਵੀ ਕੋਈ ਦੂਜਾ ਨਹੀਂ ਜਾਣਿਆ ਜਾਂਦਾ ਹੈ, ਲਿਖਣ ਵਾਲਾ ਵੀ ਤੇ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵੀ ਉਹ ਆਪ ਹੀ ਹੁੰਦਾ, ਦੂਜਾ ਨਹੀਂ ਜਾਣਿਆ ਜਾਂਦਾ ਹੈ। ਸਭ ਮਹਿ ਰਵੇ ਉਹ ਏਕ ਖੁਦਾਏ, ਸਾਰਿਆਂ ਵਿੱਚ ਇੱਕ ਖੁਦਾਈ ਰਮਿਓ ਮਿਲਿਆ ਹੋਇਆ ਹੈ। ਛੂਛੀ ਕਹੂਨ ਤਿਸ ਬਿਨ ਥਾਏ, ਕਮਾਲ ਮਰੀਦ ਉਸ ਖੁਦਾ ਤੋਂ ਬਗੈਰ ਤਾਂ ਕੋਈ ਛੂਛੀ ਕੀ ਖਾਲੀ ਜਗ੍ਹਾ ਭੋਰਾ ਵੀ ਹੈ ਨਹੀਂ ਹੈ। ਦੂਜਾ ਦੇਖਿਓ ਸੁਣਿਓ ਨਾ ਕੋਈ, ਅਸਾਂ ਨੇ ਤਾਂ ਵੀ ਖੁਦਾ ਤੋਂ ਬਗੈਰ ਹੋਰ ਨਾ ਕੋਈ ਦੂਜਾ ਦੇਖਿਆ ਨਾ ਕੋਈ ਕਿਤੇ ਵੀ ਹੈਗਾ, ਸੁਣਿਆ ਹੈ ਨਾ ਕੰਨਾ ਨਾ। ਜਪ ਹੈ ਜੇ ਏਕ ਤਰ ਹੈ ਭਵ ਸੋਈ, ਜਿਹੜੇ ਵੀ ਐਸੇ ਖੁਦਾ ਨੂੰ ਜਪਦੇ ਹੈ ਇਹ ਕਮਾਲ ਉਹ ਸੰਸਾਰ ਸਮੁੰਦਰ ਤੋਂ ਉਤਰ ਜਾਂਦੇ ਪਾਰ ਲੰਘ ਜਾਂਦੇ ਹਨ। ਦੋਹਰਾ ਸੁਣਤ ਸੇਖ ਹਰ ਖਾਏ, ਔਰ ਜਿਹੜਾ ਸੇਖ ਬ੍ਰਹਮ ਦਾ ਚੇਲਾ ਕਮਾਲ ਸੀ ਮਹਾਰਾਜ ਤੋਂ ਸਲੋਕ ਦੇ ਅਰਥ ਸੁਣ ਕੇ ਹਿਰਦੇ ਵਿੱਚ ਬਹੁਤ ਖੁਸ਼ ਹੋ ਗਿਆ। ਗਇਓ ਨਿਕਟ ਨਿਜ ਪੀਰ, ਜਿਹੜਾ ਆਪਣਾ ਪੀਰ ਸੀ ਬ੍ਰਹਮ ਸੀ ਉਹਦੇ ਕੋਲੇ ਚਲਿਆ ਗਿਆ। ਕਹਿਓ ਜਾਏ ਮੈਂ ਦੇਖਿਓ, ਜਾ ਕੇ ਸੇਖ ਬ੍ਰਹਮ ਆਪਣੇ ਉਹ ਪੀਰ ਨੂੰ ਕਿਹਾ ਵੀ ਅੱਜ ਮੈਂ ਦੇਖਿਆ ਹੈ, ਅੱਜ ਖੁਦਾਏ ਸਰੀਰ ਤਾਂ ਖੁਦਾ ਦਾ ਸਰੂਪ ਹੀ ਮੈਂ ਦੇਖਿਆ, ਖੁਦਾ ਦੇ ਦਰਸ਼ਨ ਕਰਕੇ ਆਇਆ ਹਾਂ। ਚੌਪਈ ਹਿੰਦ ਜਨਮ ਸ੍ਰੀ ਨਾਨਕ ਵੇਦੀ, ਭਾਵੇਂ ਉਹਨਾਂ ਦਾ ਜਨਮ ਤਾਂ ਹਿੰਦੂਆਂ ਦੇ ਘਰ ਦਾ ਹੈ, ਨਾਮ ਉਹਨਾਂ ਦਾ ਗੁਰੂ ਨਾਨਕ ਸਾਹਿਬ ਹੈ, ਬੇਦੀਆਂ ਦੀ ਬਾਂਸ ਵਿੱਚੋਂ ਹੈ। ਦੇਤ ਅਲਹ ਸ਼ੁੱਧ ਦੁਆਤ ਹੈ ਛੇਦੀ, ਫੇਰ ਵੀ ਕਹਿੰਦੇ ਦੁਆਤ ਨੂੰ ਨਾਸ ਕਰਨ ਵਾਲੇ ਨਾਸ ਕਰਕੇ ਉਹ ਅੱਲਾ ਪਰਮੇਸ਼ਰ ਖੁਦਾ ਦੀਆਂ ਜਿਹੜੀਆਂ ਖਬਰਾਂ ਦਿੰਦੇ ਹਨ। ਸੁਣਤ ਪੀਰ ਨੇ ਬਚਨ ਉਚਾਰੇ, ਆਪਣੇ ਕਮਾਲ ਮਰੀਦ ਤੋਂ ਸੁਣ ਕੇ ਸੇਖ ਬ੍ਰਹਮ ਪੀਰ ਨੇ ਬਚਨ ਕਹੇ। ਹਿੰਦੂ ਬਹੁਰ ਖੁਦਾਏ ਕਿਆਰੇ, ਵੀ ਉਹ ਹਿੰਦੂ ਹੋਵੇ ਫਿਰ ਵੀ ਉਹ ਖੁਦਾ ਦਾ ਸਰੂਪ ਲੱਗਿਆ ਹੋ ਸਕਦਾ, ਕਿਵੇਂ ਹੋ ਸਕਦਾ ਹੈ, ਹਿੰਦੂ ਦਾ ਸਰੀਰ ਤਾਂ ਖੁਦਾ ਦਾ ਸਰੀਰ ਸਰੂਪ ਨਹੀਂ ਨਾ ਹੋ ਸਕਦਾ, ਉਹ ਤਾਂ ਕਾਫਰ ਹੁੰਦਾ ਹੈ। ਫਿਰ ਮੁਰੀਦ ਜੋਰ ਕਰ ਕਹੇ, ਉਸ ਵੇਲੇ ਜਿਹੜਾ ਇਹ ਪੀਰ ਦਾ ਛੁਰੀ ਦਾ ਸੇਵਕ ਦੋਵੇਂ ਹੱਥ ਜੋੜ ਕੇ ਕਹਿਣ ਲੱਗਿਆ, ਸੋ ਖੁਦਾਇ ਕੀ ਸੂਰਤ ਸੇਖ ਬ੍ਰਹਮ ਪੀਰ ਜੀਓ, ਗੁਰੂ ਨਾਨਕ ਸਾਹਿਬ ਤਾਂ ਖੁਦਾ ਦੀ ਸਕਲ ਸੂਰਤ ਹੈ, ਉਹ ਸਰੂਪ ਖੁਦਾਇ ਦਾ ਹੀ ਹੈ। ਕਹੋ ਕੂਰ ਨਹਿ ਸਾਚ ਪਛਾਨੋ, ਮੈਂ ਝੂਠ ਨਹੀਂ ਕਹਿੰਦਾ ਹਾਂ, ਮੇਰਾ ਕਿਹਾ ਸੱਚਾ ਜਾਣ ਪਛਾਣ ਲਾ। ਦੇਖੋਗੇ ਤੁਮ ਤਬ ਹੀ ਮਾਨੋ, ਤੁਸੀਂ ਗੁਰੂ ਨਾਨਕ ਸਾਹਿਬ ਨੂੰ ਖੁਦਾ ਨੂੰ ਦੇਖੋਗੇ ਤਦੋਂ ਤੁਸੀਂ ਮੰਨ ਜਾਓਗੇ ਵੀ ਹਾਂ ਵੀ ਗੁਰੂ ਨਾਨਕ ਤਾਂ ਖੁਦਾ ਹੀ ਆਏ। ਬਿਨ ਦੇਖੇ ਨਹਿ ਆਏ ਪ੍ਰਤੀਤੀ, ਸੇਖ ਬ੍ਰਹਮ ਪੀਰ ਜੀ ਗੁਰੂ ਨਾਨਕ ਦੇ ਤੇਤੇ ਬਗੈਰ ਤੁਹਾਨੂੰ ਯਕੀਨ ਨਹੀਂ ਆ ਰਿਹਾ। ਮਿਲਨੇ ਤੇ ਵਿਸਾਲ ਹੋਇਆ ਪ੍ਰੀਤੀ, ਕਿਤੇ ਤੁਸੀਂ ਉਹਨਾਂ ਨੂੰ ਮਿਲ ਲਏ, ਬਚਨ ਬਾਲ ਕਰ ਲਏ ਤੇ ਫਿਰ ਬਹੁਤੀ ਪ੍ਰੀਤੀ ਤੁਹਾਡੀ ਉਹਨਾਂ ਨਾਲ ਹੋ ਜਾਏਗੀ। ਸੁਣ ਪੁਨ ਬਾਨੀ ਪੀਰ ਅਲਾਈ, ਇਸ ਤਰ੍ਹਾਂ ਮਰੀਦ ਕਮਾਲ ਤੋਂ ਸੁਣ ਕੇ ਜਿਹੜਾ ਸੇਖ ਬ੍ਰਹਮ ਪੀਰ ਇਸਨੇ ਫਿਰ ਬਚਨ ਕਿਹਾ, ਮੈਂਡਾ ਬੈਂਤ ਲਿਜਾਏ ਸੁਣਾਈ, ਵੀ ਸੇਵਕ ਮੈਂ ਕਿ ਤੈਨੂੰ ਬੈਂਤ ਲਿਖ ਕੇ ਦਿੰਦਾ ਹਾਂ ਉਹ ਲਿਜਾ ਕੇ ਤੂੰ ਗੁਰੂ ਨਾਨਕ ਸਾਹਿਬ ਨੂੰ ਸੁਣਾ। ਦੋਹਰਾ ਕਿ ਨਹ ਵਤ ਗਲਾਈਏ, ਇਸ ਤਰ੍ਹਾਂ ਕਹਿੰਦੇ ਲਿਜਾ ਇਸ ਤਰ੍ਹਾਂ ਵੱਧ ਕੇ ਫਿਰ ਉਹਨਾਂ ਨੂੰ ਗਲਾਈਏ ਕੀ ਸੁਣਾਈਏ ਬੈਂਤ, ਜੋ ਮੈਂ ਤੋ ਕੋ ਵੱਧ, ਮੈਂ ਤੈਨੂੰ ਕਹਿੰਦੇ ਵੱਧ ਕੀ ਕਥਨ ਕਰਕੇ ਉਚਾਰਨ ਕਰਕੇ ਬੈਂਤ ਦਿੰਦਾ। ਇੱਕ ਸਾਹਿਬ ਦੋ ਹੱਦ ਹੈ, ਬੈਂਤ ਕੀ ਹੈ ਵੀ ਇੱਕੋ ਇੱਕ ਸਾਹਿਬ ਹੈ, ਦੋ ਹੱਦਾਂ ਹਨ, ਇੱਕ ਮੁਸਲਮਾਨ ਇੱਕ ਹਿੰਦੂ ਹਨ। ਕੋ ਸੇਵੀ ਕੋ ਰੱਦ, ਇਹੋ ਕਿਹਨੂੰ ਸੇਵਣ ਵਾਲੇ ਮੰਨਣ ਵਾਲੇ ਕਿਹਨੂੰ ਰੱਦੀ ਕਰਦੇ ਹੈ, ਭਾਵ ਕਿਹਨੂੰ ਨਹੀਂ ਮੰਨਦੇ ਕਿਹਨੂੰ ਨਹੀਂ ਕਿਹਨੂੰ ਮੰਨਦੇ ਹਨ। ਚੌਪਈ ਸੁਣ ਮਰੀਦ ਤਬ ਸ੍ਰੀ ਗੁਰ ਪਾਸਾ, ਇਹ ਸੁਣ ਕੇ ਨਾ ਇੱਕ ਸਾਹਿਬ ਦੋ ਹੱਦ ਕੇ ਕੋ ਸੇਵੀ ਕੋ ਰੱਦ, ਭੈਣ ਜਾ ਸੁਣ ਕੇ ਜਿਹੜਾ ਇਹ ਮਰੀਦ ਕਮਾਲ ਸੀ, ਜੁਲ ਕਰ ਆਏ ਕਰੀ ਅਰਦਾਸਾ, ਮਹਾਰਾਜ ਦੇ ਕੋਲ ਚੱਲ ਕੇ ਆਇਆ ਤੇ ਅਰਦਾਸ ਬੇਨਤੀ ਕੀਤੀ ਹੈ। ਜਬ ਹੀ ਪੜਿਓ ਬੈਂਤ ਮੈਂ ਤੈਡਾ, ਲੈਣ ਗਿਆ ਹੀ ਗੁਰੂ ਨਾਨਕ ਸਾਹਿਬ ਜੀ ਜਦੋਂ ਸੀ, ਮੈਂ ਆਪ ਜੀ ਦਾ ਜਿਹੜਾ ਬੈਂਤ ਹੈ ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ, ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਤੂੰ, ਇਹ ਪੜ ਕੇ ਪੀਰ ਨੂੰ ਸੁਣਾਇਆ। ਬੈਂਤ ਕਹਿਓ ਇੱਕ ਤਬ ਪੀਰ ਇੱਕ ਮੈਂਡਾ, ਮਹਾਰਾਜ ਜਿਹੜਾ ਮੇਰਾ ਪੀਰ ਸੇਖ ਬ੍ਰਹਮ ਨੇ ਵੀ ਆਪ ਜੀ ਦੇ ਤਾਂ ਇੱਕ ਬੈਂਜਾ ਕਿਹਾ ਤੇ ਲਿਖ ਕੇ ਭੇਜਿਆ ਮੈਨੂੰ ਨਾ ਇੱਥੇ, ਤੇ ਕੋ ਉੱਤਰ ਦੀਜਾ ਮੋਕੋ, ਜਿਹੜਾ ਮਹਾਰਾਜ ਮੇਰੇ ਪੀਰ ਨੇ ਬੈਂਤ ਲਿਖਿਆ ਉਹਦਾ ਉੱਤਰ ਜਵਾਬ ਮੈਨੂੰ ਤੁਸੀਂ ਦੇ ਦਿਓ। ਸੁਣ ਹੋ ਸੁਣਾਵਤ ਹੋ ਮੈਂ ਤੋ ਕੋ, ਮੈਂ ਮਹਾਰਾ ਬੈਨ ਸੁਣਾਉਂਦਾ ਹਾਂ ਤੁਸੀਂ ਮਹਾਰਾਜ ਸੁਣ ਲਓ ਆਪ ਜੀ। ਸਾਹਿਬ ਏਕੋ ਦੋ ਕੀ ਹੱਦ, ਬਸ ਮਹਾਰਾ ਪੀਰ ਦਾ ਇਹ ਬੈਂਤ ਹੈ ਵੀ ਮਾਲਕ ਖੁਦਾ ਤਾਂ ਇੱਕੋ ਇੱਕ ਹੈ, ਅੱਧਾ ਭਾਵੇਂ ਦੋ ਹੈ, ਮੁਸਲਮਾਨ ਤੇ ਹਿੰਦੂ ਦੋ ਹਨ, ਕਿਹ ਕੋ ਸੇਵੀ ਕਿਹ ਕੋ ਰੱਦ, ਇਹਨਾਂ ਨੂੰ ਪੁੱਛੋ ਵੀ ਉਹ ਕਿਹੜੀ ਕਿਹੜੇ ਇਹਨਾਂ ਵਿੱਚੋਂ ਸੇਵਣੇ ਯੋਗ ਹੈ, ਕਿਹੜਾ ਮੰਨਣ ਪੂਜਣ ਯੋਗ ਹੈ, ਮੁਸਲਮਾਨ ਸਤਿਕਾਰ ਯੋਗ ਹੈ, ਕਿਹੜਾ ਕਿਸ ਨੂੰ ਤੁਸੀਂ ਰੱਦੀ ਕਰਦੇ ਹੋ, ਕਿਹਨੂੰ ਨਹੀਂ ਕਹਿੰਦੇ ਵੀ ਇਹ ਨਹੀਂ ਮੰਨਣ ਯੋਗ, ਕਿਹਨੂੰ ਮਲੇਸ਼ ਕਹਿੰਦੇ ਕਿਹਨੂੰ ਕਾਫਰ ਕਹਿੰਦੇ ਹੋ, ਜੋ ਤੁਮਾਰੇ ਮਤ ਮਾਹੀ ਸਾਚੋ, ਜਿਹੜਾ ਤੁਹਾਡੇ ਮਨ ਦੇ ਅੰਦਰ ਕਹਿੰਦੇ ਮਤ ਵੀ ਸੱਚਾ ਹੋਵੇ ਸਹੀ ਹੋਵੇ, ਕਿਰਪਾ ਧਾਰ ਮੁਝ ਸੰਗ ਉਬਾਚੋ, ਕਿਰਪਾ ਧਾਰ ਕੇ ਮੇਰੇ ਸਾਥ ਕਹਿ ਦਿਓ ਦੱਸ ਦਿਓ, ਮੈਂ ਮਹਾਰਾ ਪੀਰ ਨੂੰ ਜਾ ਸੁਣਾਵਾਂਗਾ। ਇਸ ਪ੍ਰਕਾਰ ਕੇ ਸੁਣ ਕਰ ਬੈਨਾ, ਇਸ ਤਰ੍ਹਾਂ ਕਮਾਲ ਮਰੀਦ ਤੋਂ ਜਿਹੜੇ ਬਚਨ ਆ ਉਹ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਕਹੇ ਉਸ ਲੋਕ ਸਰਬ ਸੁਖ ਦੈਨਾ, ਸਾਰੇ ਸੁਖਾਂ ਨੂੰ ਦੇਣ ਵਾਲੇ ਸਤਿਗੁਰੂ ਉਹਨਾਂ ਨੇ ਇੱਕ ਸਲੋਕ ਹੋਰ ਉਚਾਰਨ ਕੀਤਾ, ਹੋਰ ਆਖਿਆ ਹੈ ਆਪਣੇ ਮੁਖਾਰ ਬਿੰਦ ਰਾਹੀਂ, ਸਲੋਕ ਦੂਜਾ ਕਾਹੇ ਸਿਮਰੀਐ, ਕਹਿੰਦੇ ਵੀ ਜਾ ਕੇ ਉਹਨੂੰ ਸੁਣਾ ਦਈਆਂ ਸਾਡਾ ਸਲੋਕ, ਦੂਸਰਾ ਜਿਹੜਾ ਉਹਨੂੰ ਕਿਸ ਲਈ ਯਾਦ ਕਰਨਾ, ਦੂਸਰਾ ਤਾਂ ਜੀਵ ਹੈ ਪਰਮੇਸ਼ਰ ਨੂੰ ਭੁੱਲਿਆ ਭਟਕਿਆ ਗਿਆਨੀ, ਉਹਨੂੰ ਜਿਹੜਾ ਜੀਵ ਹੈ ਭੁੱਲਿਆ ਉਹਨੂੰ ਕੀ ਯਾਦ ਕਰਨਾ, ਉਹਦਾ ਕੀ ਨਾਮ ਜਪਣਾ ਹੈ, ਜੰਮੈ ਤੇ ਮਰ ਜਾਏ, ਜਿਹੜਾ ਉਹ ਦੂਜਾ ਨਾ ਅਲਪਗ ਜੀਵ ਜੰਮਦਾ ਤੇ ਮਰ ਜਾਂਦਾ ਹੈ, ਏਕੋ ਸਿਮਰੋ ਨਾਨਕਾ, ਇਸ ਕਰਕੇ ਇੱਕੋ ਇੱਕ ਜਨਮਣ ਤੋਂ ਰਹਿ ਤੋਂ ਪਰਮੇਸ਼ਰ ਹੈ, ਉਸ ਨੂੰ ਸਿਮਰਨਾ ਚਾਹੀਦਾ ਹੈ। ਜਲ ਥਲ ਰਹੇ ਅਸਮਾਏ, ਮੇਰਾ ਇੱਕ ਥਾਂ ਨਹੀਂ ਹੈ, ਜਲਾਂ ਵਿੱਚ ਵੀ, ਥਲਾਂ ਧਰਤੀ ਆਕਾਸ਼ਾਂ ਵਿੱਚ, ਸਾਰੇ ਸਮਾਰਿਆ ਸਾਰੇ ਵਿਆਪਕ ਹੋ ਰਿਹਾ ਹੈ। ਦੋਹਰਾ ਸੁਣ ਹੋ ਤੁਮਾਰੋ ਪੀਰ ਜੋ, ਹਮਾਰਾ ਕਹਿੰਦੇ ਵੀ ਚੇਲਿਆ ਸੁਣ ਲਾ, ਤੁਹਾਡਾ ਜਿਹੜਾ ਸੇਖ ਬ੍ਰਹਮ ਪੀਰ ਹੈ, ਅਬ ਲਗ ਦੂਜੋ ਚੀਨ, ਕਹਿੰਦੇ ਉਹਦੇ ਬੈਨ ਤੋਂ ਇਹ ਪ੍ਰਤੀਤ ਹੁੰਦਾ ਹੁਣ ਤੱਕ ਕਹਿੰਦੇ ਦੂਜਾ ਕੋਈ ਜਾਣਦਾ ਹੈ ਖੁਦਾ ਤੋਂ ਬਗੈਰ ਨਹੀਂ, ਖੁਦਾਏ ਪਛਾਣਤੇ ਹੈ, ਕਹਿੰਦੇ ਇਸ ਕਰਕੇ ਇਸ ਲੋਕ ਬੈਨ ਤੋਂ ਪਤਾ ਚੱਲਦਾ ਵੀ ਉਹਨੂੰ ਖੁਦਾ ਦੀ ਸਹੀ ਮਿਹਨਤ ਵਿੱਚ ਅਜੇ ਪਛਾਣ ਨਹੀਂ ਹੋਈ, ਮਾਰਗ ਮਿਲਣ ਨਾ ਲੀਨ, ਖੁਦਾ ਨੂੰ ਮਿਲਣ ਦਾ ਤਾਂ ਰਸਤਾ ਹੀ ਨਹੀਂ ਅਜੇ ਉਹਨੇ ਲਿਆ, ਉਹਦੀਆਂ ਗੱਲਾਂ ਤੋਂ ਬੈਂਤਾਂ ਤੋਂ ਪਤਾ ਚੱਲਦਾ ਵੀ ਰਸਤੇ ਤੋਂ ਭਰੇ ਆ ਉਹ। ਚੌਪਈ ਸੇਵਾ ਇੱਕ ਹੱਦ ਦੁਆ ਖੋਏ, ਆਵੇ ਇਸ ਕਰਕੇ ਸੇਖ ਪ੍ਰੇਮ ਨੂੰ ਸਾਡੇ ਵੱਲੋਂ ਜਾ ਕੇ ਆਖ ਵੀ ਜੇ ਖੁਦਾ ਨੂੰ ਮਿਲਣਾ ਹੈ ਫਿਰ ਦੋਵੇਂ ਹੱਦਾਂ ਗੁਆ ਕੇ, ਇਹ ਮੁਸਲਮਾਨ ਹੈ, ਹਿੰਦੂ ਹੈ, ਇਹ ਕਾਫਰ ਹੈ, ਅਸੀਂ ਖੁਦਾ ਦੀ ਉਮਤ ਹਾਂ, ਦੋਵੇਂ ਹੱਦਾਂ ਗਵਾ ਕੇ ਖੁਦਾ ਨੂੰ ਸੇਵ ਯਾਦ ਕਰ, ਚਿੰਤਨ ਕਰ, ਸਭ ਕੋ ਕਰਨ ਹਾਰ ਹੈ ਜੋ ਇਹ, ਜਿਹੜਾ ਖੁਦਾ ਉਹ ਸਾਰਿਆਂ ਨੂੰ ਕਰਨ ਵਾਲਾ, ਬਣਾਉਣ ਵਾਲਾ, ਰਚਣ ਵਾਲਾ ਹੈ, ਇੱਕ ਖੁਦਾਏ ਰਵਿਓ ਸਭ ਮਾਹੀ, ਇੱਕ ਜਿਹੜਾ ਖੁਦਾ ਹੈ ਸਾਰਿਆਂ ਦੇ ਵਿੱਚ ਹੀ ਮਿਲਿਆ ਹੋਇਆ ਹੈ, ਇਉਂ ਜਾਣੇ ਬਿਨ ਮਿਲਣ ਦੁਰਾਹੀ, ਕਹਿ ਦੇ ਸਾਡੇ ਵੱਲੋਂ ਇਉਂ ਸਮਝ ਜੇ ਤੋਂ ਬਗੈਰ ਖੁਦਾ ਨੂੰ ਮਿਲਣਾ ਬਹੁਤ ਔਖਾ ਕਠਿਨ ਹੈ, ਮੁਸਲਮਾਨ ਨਾ ਹਿੰਦੂ ਕੋ, ਕਿਉਂਕਿ ਖੁਦਾ ਦੀ ਨਿਗਾਹ ਵਿੱਚ ਨਾ ਕੋਈ ਮੁਸਲਮਾਨ ਨਾ ਕੋਈ ਹਿੰਦੂ ਹੈਗਾ ਹੈ, ਕਰਨ ਹਾਰ ਸਭ ਕੋ ਇੱਕ ਹੋ, ਸਾਰਿਆਂ ਦਾ ਜਿਹੜਾ ਰਚਣ ਵਾਲਾ, ਕਰਨ ਵਾਲਾ, ਉਤਪਤ ਕਰਨ ਵਾਲਾ ਤਾਂ ਇੱਕੋ ਇੱਕ ਆਪ ਹੀ ਹੈ, ਤਾਂ ਦੋ ਅਸੀਂ ਵਿੱਚ ਵਿਚਾਲੇ ਬਣਾਏ ਹੋਏ ਪੱਖਿਆ ਬਾਦ ਮੈਂ ਉਰਜੇ ਜੋਈ, ਜਿਹੜੇ ਕਹਿੰਦੇ ਪੱਖ ਕਰਨ ਧੜੇ ਬੰਨ ਕੇ ਤੇ ਝਗੜਿਆਂ ਵਿੱਚ ਉਲਝੇ ਹੋਏ, ਬਾਦ ਝਗੜੇ ਕਰਨ ਵਿੱਚ ਫਸੇ ਹੋਏ, ਹੱਦਾਂ ਦੋਏ ਜਾਨ ਹੈ ਸੋਈ, ਕਹਿੰਦੇ ਜਿਹੜੇ ਮਨੁੱਖ ਹੈ ਦੋ ਹੱਦਾਂ ਜਾਣਦੇ ਵੀ ਇਹ ਮੁਸਲਮਾਨ ਇਹ ਹਿੰਦੂ ਹਨ, ਐਸੇ ਬਚਨ ਸੁਣੇ ਗੁਰ ਤੀਰ, ਜਦੋਂ ਮਹਾਰਾਜ ਦੇ ਜਤਨ ਜਿਹੜੇ ਬਚਨ ਹੈ ਇਹਦੇ ਕੋੜੇ ਨੇ ਜਾਂ ਸਤਿਗੁਰਾਂ ਦੇ ਤੀਰ ਕੀ ਹੈ ਪਾਸੋਂ ਸੁਣੇ ਚੇਲੇ ਕਮਾਲ ਨੇ, ਗਮਨਿਓ ਤਬ ਸਮੀਪ ਨਿਜ ਪੀਰ, ਆਪਣਾ ਜਿੱਥੇ ਪੀਰ ਸੀ ਸੇਖ ਬ੍ਰਹਮ ਉੱਥੇ ਚਲਿਆ ਗਿਆ ਕਮਾਲ ਮਰੀਦ, ਸਰਬ ਜਵਾਬ ਸੁਣਾਇਓ ਜਬ ਹੀ, ਸਾਰਾ ਬੈਨ ਦਾ ਜਿਹੜਾ ਜਵਾਬ ਹੈ ਜਦੋਂ ਪੀਰ ਨੂੰ ਸੁਣਾਇਆ ਇਹ ਮਰੀਦ ਨੇ, ਬੋਲਿਓ ਪੀਰ ਤਾਹੇ ਸੋ ਤਬ ਹੀ, ਸਵੇਰੇ ਆਪਣੇ ਸੇਵਕ ਦੇ ਸਾਥ ਸੇਖ ਬ੍ਰਹਮ ਵੀਰ ਪੀਰ ਬੋਲਿਆ ਚੱਲਿਆ ਹੈ, ਦੋਹਰਾ ਤਾਤ ਬਾਤ ਕੋ ਮਰਮ ਜੋ, ਕਹਿੰਦੇ ਵੀ ਹੈ ਪਿਆਰੇ ਸੇਵਕ ਇਹ ਜਿਹੜੀ ਗੱਲਬਾਤ ਦਾ ਮਰਮ ਕੀ ਇਹ ਭੇਦ ਹੈ, ਤੈਂ ਜਾਣਿਓ ਕਹਿ ਨਾ ਵੀ ਚੇਲਿਆ ਜਾਣ ਲਿਆ ਅਥਵਾ ਨਹੀਂ ਜਾਣਿਆ ਭੇਦ, ਅਜਮਤ ਇਸ ਮਹਿ ਅਧਿਕ ਹੈ, ਇਹ ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹਨਾਂ ਦੇ ਵਿੱਚ ਬੜੀ ਤਕੜੀ ਕਵਾ ਕਾਮ ਸ਼ਕਤੀ ਹੈ, ਤਾਕਤ ਹੈ, ਸੁਣ ਹੋ ਸਮਝ ਮਨ ਮਾਹਿ, ਇਸ ਕਰਕੇ ਸੁਣ ਲਾ ਤੇ ਮਨ ਵਿੱਚ ਸਮਝ ਜਾ ਇਹ ਮਹਾਨ ਸ਼ਕਤੀਆਂ ਦੇ ਮਾਲਕ ਹੈ ਜਿਨ੍ਹਾਂ ਨੇ ਆਹ ਬੈਂਡ ਜਾ ਲਿਖ ਕੇ ਭੇਜਿਆ, ਦੂਜਾ ਕਾਹੇ ਸਿਮਰੀਏ ਜੇ ਮੈਂ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ, ਚੌਪਈ ਦੁਐਤ ਖੋਏ ਜਿਨ ਏਕ ਪਛਾਨਾ, ਗੁਰੂ ਨਾਨਕ ਸਾਹਿਬ ਨੇ ਦੁਐਤ ਭਾਵ ਨੂੰ ਖੋ ਕੇ ਇੱਕ ਖੁਦਾ ਨੂੰ ਪਛਾਣ ਲਿਆ, ਮਿਲ ਹੈ ਖੁਦਾ ਇਸੇ ਮਨ ਜ ਸੁਜਾਨਾ, ਜੇ ਉਹ ਕਹਿ ਰਹੇ ਆ ਵੀ ਉਹ ਸਿਆਣੇ ਮਨੁੱਖ ਖੁਦਾ ਨੂੰ ਮਿਲ ਲੈਂਦੇ, ਮਿਲ ਪੈਂਦਾ ਉਹਨਾਂ ਨੂੰ ਖੁਦਾ, ਮੈਂ ਕੂ ਕਿੰਨਾ ਵਾਈ ਉਥਾਓ, ਚੰਗਾ ਵੀ ਕਮਾਲ ਮਰੀਦ ਮੈਨੂੰ ਵੀ ਉਥਾਓ ਕਿ ਉਸ ਥਾਂ ਤੇ ਕਿ ਨੌਕੀ ਲੈ ਕੇ ਵੰਝ ਕੀਏ ਚੱਲ ਤੇਹ ਦੀਦਾਰ ਕਰ ਉਰ ਸੁਖ ਪਾਵਾਂ ਉਹਨਾਂ ਦੇ ਦਰਸ਼ਨ ਦੀਦਾਰ ਕਰਕੇ ਹਿਰਦੇ ਵਿੱਚ ਸੁਖ ਪਾਵਾਂਗਾ ਕਰ ਮੁਰੀਦ ਆਗੈ ਤੇਹ ਕਾਲਾ ਇਸ ਤਰ੍ਹਾਂ ਇਹ ਸੇਖ ਬ੍ਰਹਮ ਨੇ ਆਪਣਾ ਜਿਹੜਾ ਮੁਰੀਦ ਹੈ ਕਮਾਲ ਉਸਨੂੰ ਅੱਗੇ ਕਰ ਲਿਆ ਮੂਹਰੇ ਲਾ ਲਿਆ ਚੜਿਓ ਪੀਰ ਸਿਵਕਾ ਪਰ ਚੱਲ ਇਹ ਜਿਹੜਾ ਸੇਖ ਬ੍ਰਹਮ ਪੀਰ ਸੀ ਬਜ਼ੁਰਗ ਸੀ ਪਾਲਕੀ ਉੱਪਰ ਚੜ ਕੇ ਚੱਲਿਆ ਸ੍ਰੀ ਗੁਰ ਨਦਰ ਪਰੇ ਤੇਹ ਜਬ ਹੀ ਗੁਰੂ ਨਾਨਕ ਸਾਹਿਬ ਅੱਖਾਂ ਨਿਗਾਹ ਵਿੱਚ ਪੈ ਗਏ ਉਹ ਬੈਠੇ ਆਸਣ ਲਾਈ ਉਤਰ ਚੱਲਿਓ ਪੈਰਨ ਸੋ ਤਬ ਹੀ ਉਸੇ ਵੇਲੇ ਕਹਿੰਦੇ ਪਾਲਕੀ ਉਤਰ ਕੇ ਤੇ ਚਰਨਾਂ ਨਾਲ ਪੈਦਲ ਹੀ ਚੱਲਿਆ ਨੰਗੇ ਪੈਰੀ ਚੱਲਿਆ ਸ਼ਰਧਾ ਧਾਰ ਕੇ ਆਏ ਸਲਾਮਾਂ ਲੇਕਮ ਕਰਕੇ ਇਸ ਤਰ੍ਹਾਂ ਕਹਿੰਦੇ ਮਹਾਰਾਜ ਨੂੰ ਆ ਕੇ ਇਸਨੇ ਸਲਾਮਾਂ ਲੇਕਮ ਕੀਤੀ ਸਲਾਮ ਕੀਤੀ ਨਮਸਕਾਰ ਕੀਤੀ ਜਾਣੀ ਮੱਥਾ ਟੇਕਿਆ ਬੈਠਿਓ ਨਿਕਟ ਭਾਓ ਧਰ ਕੇ ਹਿਰਦੇ ਵਿੱਚ ਬੜਾ ਪ੍ਰੇਮ ਪਿਆਰ ਧਾਰ ਕੇ ਇਸ ਤਰ੍ਹਾਂ ਨੇੜੇ ਬੈਠ ਗਿਆ ਵੀ ਲੋ ਇੱਕ ਮੁਸਲਮਾਨ ਹੈ ਦੂਰੋਂ ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਚਾਟੋ ਪਾਲਕੀ ਤੋਂ ਉਤਰਦਾ ਹੈ ਤੇ ਸਾਡਾ ਲਾਣਾ ਸਿੱਖ ਘੁਆਉਂਦਾ ਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਹੁੰਦਾ ਹੈ ਸਾਹਮਣੇ ਲਿਆ ਲਿਆ ਕੇ ਗੱਡੀਆਂ ਘਰਾਉਣਗੇ ਉੱਥੇ ਵੀ ਉਤਰਨਾ ਪਸੰਦ ਨਹੀਂ ਕਰਦੇ ਜਿਵੇਂ ਸਾਡੀ ਮੱਤ ਮਾਰੀ ਅਸੀਂ ਮਹਾਂਮੂਰਖ ਬਣੇ ਪਏ ਹਾਂ ਪੂਜਨ ਲਾਗਿਓ ਦੇਹ ਬਤਾਈ ਪੁੱਛਣ ਲੱਗ ਪਿਆ ਹੈ ਕਿ ਮਹਾਰਾਜ ਮੈਨੂੰ ਦੱਸ ਦਿਓ ਜੀ ਆਗੈ ਕੈਸੋ ਹਾਲ ਬਿਹਾਈ ਮਹਾਰਾਜ ਪ੍ਰਲੋਕ ਦੇ ਵਿੱਚ ਜੀਵ ਦੇ ਨਾਲ ਕਿਹੋ ਜਿਹਾ ਹਾਲ ਬੀਤਿਆ ਕਿਹੋ ਜੀ ਹੁੰਦੀ ਇਹਦੇ ਨਾਲ ਦੋਹਰਾ ਗੁਰੂ ਭਨੈ ਦਰਗਾਹ ਮਹਿ ਮਹਾਰਾਜ ਕਹਿਣ ਲੱਗੇ ਵੀ ਇਹ ਸੇਮ ਅਗਲੀ ਖੁਦਾ ਦੀ ਦਰਗਾਹ ਵਿੱਚ ਸੱਚੇ ਪਾਵੇਂ ਮਾਨ ਜਿਹੜੇ ਸੱਚ ਬੋਲਦੇ ਆ ਝੂਠ ਮੂਠ ਤੋਂ ਬੇਈਮਾਨ ਤੋਂ ਬਚੇ ਉਹ ਬਹੁਤ ਸਤਿਕਾਰ ਪਾਉਂਦੇ ਆ ਕੂੜੀ ਕੂੜੈ ਵੇਖ ਕੀ ਜਿਨ੍ਹਾਂ ਦੀ ਝੂਠੀ ਬੁੱਧੀ ਹੈ ਇਸ਼ਨਾਨ ਬੁੱਧੀ ਹੈ ਤੇ ਝੂਠੇ ਹੀ ਪਖੰਡ ਦਾ ਭੇਖ ਜਾ ਧਾਰਿਆ ਐਵੇਂ ਬਣੇ ਬੈਠੇ ਬਾਬੇ ਜੇ ਤਿੰਨ ਕੋ ਤਹਿ ਨਹਿ ਥਾਨ ਉੱਥੇ ਕੋਈ ਥਾਂ ਨੀ ਉੱਥੇ ਤਾਂ ਛਤਰੀ ਪੈਂਦੇ ਇਹੋ ਜਿਹੇ ਬਾਬਿਆਂ ਦੇ ਚੌਪਈ ਜਨਮਤ ਮਰਤ ਪਵਹਿ ਚੌਰਾਸੀ ਜਨੋ ਜੰਮ ਪੈਂਦੇ ਮਰ ਪੈਂਦੇ ਇਸ ਤਰ੍ਹਾਂ 84 ਵਿੱਚ ਹੀ ਚੱਕਰ ਵਿੱਚ ਪੈਂਦੇ ਜਿਹੜੇ ਬਣ ਬਣ ਬਹਿੰਦੇ ਆ ਸਦਾ ਰਹਿਤ ਤਿੰਨ ਗਰ ਜੰਮ ਫਾਸੀ ਦੀ ਕਹਿੰਦੇ ਗਲਾਂ ਦੇ ਵਿੱਚ ਹਮੇਸ਼ਾ ਜਮਾਂ ਦੀ ਫਾਹੀ ਪਈ ਰਹਿੰਦੀ ਹੈ ਪਸ਼ੂ ਬੰਨਿਆ ਹੁੰਦਾ ਉਹ ਨੂੜੇ ਨੂੜ ਕੇ ਕਿਲੇ ਨਾ ਬੰਨੇ ਹੁੰਦੇ ਸਨਮੁਖ ਬੈਠੇ ਸ੍ਰੀ ਗੁਣ ਖਾਨੇ ਗੁਰੂ ਮਹਾਰਾਜ ਜੀ ਸਾਹਮਣੇ ਗੁਣਾਂ ਦੇ ਖਾਨ ਬੈਠੇ ਪੀਰ ਹਿਰਦੇ ਕੀ ਸਭ ਵਿਦ ਜਾਣੇ ਪੀਰ ਦੇ ਹਿਰਦੇ ਦੀ ਸਾਰੀ ਗੁਰੂ ਮਹਾਰਾਜ ਨੇ ਚੰਗੀ ਤਰ੍ਹਾਂ ਜਾਣ ਲਈ ਕਾਬੇ ਦਿਸ਼ਾ ਹੁਤੋ ਤੇ ਬਦਨਾ ਕਿਉਂਕਿ ਉਹ ਜਿਹੜਾ ਪੀਰ ਸੀ ਨਾ ਇਹ ਸੇਖ ਬ੍ਰਹਮ ਜਿਹਦੇ ਮਹਾਰਾਜ ਦੇ ਕੋਲ ਬੈਠਾ ਹੈ ਇਹਦਾ ਜਿਹੜਾ ਮੁੱਖ ਹੈ ਕਿ ਕਾਬੇ ਤਰਫ ਸੀ ਜਾਣੀ ਸ਼ਿਵ ਦੀ ਤਰਫ ਇਹਦਾ ਮੂੰਹ ਜਾ ਕੀਤਾ ਹੋਇਆ ਪ੍ਰਾਚੀ ਦਿਸ਼ ਮੁੱਖ ਸ੍ਰੀ ਸੁਖ ਸਦਨਾ ਗੁਰੂ ਮਹਾਰਾਜ ਦਾ ਜਿਹੜਾ ਮੁੱਖ ਹੈ ਉਹ ਚੜ੍ਹਦੀ ਤਰਫ ਹੈ ਸੀ ਸ਼ੁਭ ਉਪਦੇਸ਼ ਦੇਣ ਤੇ ਹਿਤਾਏ ਇਸ ਸੇਖ ਬ੍ਰਹਮ ਨੂੰ ਚੰਗਾ ਜਿਹੜਾ ਭਉ ਭਗਤੀ ਵਾਲਾ ਉਹ ਦੇਣ ਵਾਸਤੇ ਬਚਨ ਬਖਾਨੇ ਪੁੰਨ ਜਗ ਸਾਏ ਗੁਰੂ ਮਹਾਰਾਜ ਉਹ ਸੰਸਾਰ ਦੇ ਮਾਲਕ ਉਹਨਾਂ ਨੇ ਸੇਖ ਬ੍ਰਹਮ ਨੂੰ ਇਉਂ ਬਚਨ ਕਹੇ ਜਾਣਿਓ ਕਾਬੇ ਬੀਚ ਖੁਦਾਏ ਸੇਖ ਬ੍ਰਹਮ ਵੀ ਤੂੰ ਖੁਦਾ ਨੂੰ ਵੀ ਜਿੱਥੇ ਸਾਡਾ ਕਾਬਾ ਮੰਦਰ ਹੈ ਉਹਦੇ ਵਿੱਚ ਹੀ ਖੁਦਾ ਰਹਿੰਦਾ ਉਹ ਜਾਣਿਆ ਹੋਇਆ ਸਮਝਿਆ ਹੋਇਆ ਤੁਮ ਜਾਣਤ ਹੋ ਔਰ ਨ ਜਾਏ ਕਹਿੰਦੇ ਖੁਦਾ ਤੂੰ ਖੁਦਾ ਕਾਬੇ ਤੋਂ ਬਗੈਰ ਹੋਰ ਕਿਸੇ ਨਹੀਂ ਜਾਣਦੇ ਹੋਰ ਤਰਫਾਂ ਵਿੱਚ ਖੁਦਾ ਨਹੀਂ ਇਹਦੀ ਸ਼ਬਦੀ ਤਰਫ ਜਿਹੜਾ ਕਾਬਾ ਹੈ ਉੱਥੇ ਖੁਦਾ ਰਹਿੰਦਾ ਹੈ ਇਸ ਪ੍ਰਕਾਰ ਤੁਮ ਖੋਜਤ ਤਾਹੀ ਕਹਿੰਦੇ ਇਸ ਤਰ੍ਹਾਂ ਵੀ ਖੁਦਾ ਨੂੰ ਤੁਸੀਂ ਕਾਬੇ ਵੀ ਜਾਣ ਕੇ ਖੋਜਦੇ ਲੱਭਦੇ ਫਿਰਦੇ ਹੋ ਜਿਉਂ ਕੋ ਵਸਤ ਹੋਏ ਜਲ ਮਾਹੀ ਇਸ ਤਰ੍ਹਾਂ ਕੋਈ ਵਸਤੂ ਪਾਣੀ ਦੇ ਵਿੱਚ ਡਿੱਗੀ ਪਈ ਹੋਵੇ ਲੱਭਦਾ ਫਿਰੇ ਉਸਨੂੰ ਇਉਂ ਨਹਿ ਪਾਏ ਸਕੋਗੇ ਕਬਹੀ ਕਹਿੰਦੇ ਵੀ ਸੇਖ ਬ੍ਰਹਮ ਇਸ ਤਰ੍ਹਾਂ ਤਾਂ ਤੁਸੀਂ ਖਾਲਣ ਨੂੰ ਕਿਤੇ ਖੁਦਾ ਨੂੰ ਪਾ ਨਹੀਂ ਸਕੋ ਮੰਗੇ ਕੋਟ ਜਨਮ ਧਾਰ ਖੋਜਾ ਹੋ ਜਬ ਹੀ ਭਾਵੇਂ ਕਰੋੜਾ ਜਨਮ ਧਾਰ ਕੇ ਲੱਭਦੇ ਢੂੰਡਦੇ ਫਿਰਦੇ ਰਹੋ ਨਹੀਂ ਲੱਭਣਾ ਉਹਨੂੰ ਤੁਸੀਂ ਪੀਰ ਕਹੇ ਸੁਨ ਨਾਨਕ ਤਪਾ ਉਸ ਵੇਲੇ ਸੇਖ ਬ੍ਰਹਮ ਪੀਰ ਕਹਿਣ ਲੱਗਿਆ ਹੀ ਗੁਰੂ ਨਾਨਕ ਸਾਹਿਬ ਤਪਾ ਜੀ ਸੁਣੀਏ ਤੁਰਕ ਦੀਨ ਕੋ ਕਾਬਾ ਥਪਾ ਜਿਹੜਾ ਮੁਸਲਮਾਨ ਹੈ ਮਜ਼ਹਬ ਵਾਲਾ ਉਹਨਾਂ ਨੂੰ ਵਾਸਤੇ ਤਾਂ ਜਿਹੜਾ ਕੋਈ ਕਾਬਾ ਮੰਦਰ ਹੈ ਉਹ ਮਹਾਨ ਹੈ ਉਸ ਕਾਬੇ ਮੰਦਰ ਨੂੰ ਖੁਦਾ ਦਾ ਘਰ ਸਮਝਦੇ ਹਨ ਤਾਹੀ ਮੈਂ ਸ਼ਰਧਾ ਧਰ ਪੂਰੀ ਇਸੇ ਕਰਕੇ ਵੀ ਜਿਹੜਾ ਕਾਬਾ ਖੁਦਾ ਦਾ ਘਰ ਹੈ ਖੁਦਾ ਉੱਥੇ ਰਹਿੰਦਾ ਉਸ ਕਾਬੇ ਵਿੱਚ ਬਹੁਤ ਸ਼ਰਧਾ ਰੱਖਦੇ ਮੈਂ ਖੁਦਾਏ ਕੋ ਪਾਉ ਹਦੂਰੀ ਇਸ ਕਰਕੇ ਮੈਂ ਕਾਬੇ ਉੱਪਰ ਸ਼ਰਧਾ ਰੱਖਦਾ ਵੀ ਉਹ ਖੁਦਾ ਦਾ ਘਰ ਹੈ ਇਸ ਕਰਕੇ ਮੈਂ ਤਾਂ ਬਿਲਕੁਲ ਜ਼ਰੂਰ ਜੀ ਖੁਦਾ ਨੂੰ ਪਾ ਲਵਾਂਗਾ ਗੁਰੂ ਭਨੈ ਜੇ ਅਸਮਾਨ ਜਾਨੋ ਗੁਰੂ ਮਹਾਰਾਜ ਕਹਿਣ ਲੱਗੇ ਵੀ ਜੇ ਤੂੰ ਇਸ ਤਰ੍ਹਾਂ ਮਨ ਵਿੱਚ ਜਾਣਿਆ ਵੀ ਕਾਬੇ ਵਿੱਚ ਖੁਦਾ ਰਹਿੰਦਾ ਸੋ ਖੁਦਾ ਤੇ ਭੁੱਲਵਨ ਮਨ ਇਹ ਤਾਂ ਵੀ ਤੂੰ ਖੁਦਾ ਤੋਂ ਭੁੱਲਿਆ ਹੋਇਆ ਮੰਨਿਆ ਜਾਣ ਮੰਨ ਲੈ ਵੀ ਮੈਂ ਖੁਦਾ ਤੋਂ ਭੁੱਲਿਆ ਹੋਇਆ ਕਰਕੇ ਬੀਚ ਨ ਆਵੇ ਹੈ ਐਸੇ ਇਸ ਤਰ੍ਹਾਂ ਜਾਣਨ ਨਾਲ ਤਾਂ ਤੇਰੇ ਮਨ ਰੂਪੀ ਹੱਥਾਂ ਵਿੱਚ ਖੁਦਾ ਆਉਣਾ ਨੀ ਖੁਦਾ ਨੀ ਪ੍ਰਾਪਤ ਹੋਣਾ ਹੋਏ ਬੇਅਰਥ ਮਥਨ ਜਲ ਜੈਸੇ ਇਸ ਤਰ੍ਹਾਂ ਪਾਣੀ ਨੂੰ ਕੋਈ ਰਿੜਕੀ ਜਾਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੋਂ ਮੱਖਣ ਥੋੜੋ ਨਿਕਲ ਆਉਣਾ ਇਸ ਤਰ੍ਹਾਂ ਜਿਹੜਾ ਤੂੰ ਸਮਝਦਾ ਵੀ ਕਾਬੇ ਵਿੱਚ ਹੀ ਮੰਦਰ ਵਿੱਚ ਰਹਿੰਦਾ ਖੁਦਾ ਇਹ ਤਾਂ ਪਾਣੀ ਦਾ ਰਿੜਕਣ ਹੈ ਅਸੀਂ ਸਮਝ ਜਿਹੜੀ ਹੈ ਉਹ ਖੁਦਾ ਤਾਂ ਸਾਰੇ ਰਵੇ ਹੈ ਉਹ ਤੋਂ ਬਿਨਾਂ ਭਲਾ ਕਿਹੜੀ ਜਗ੍ਹਾ ਹੈ ਜਿੱਥੇ ਉਹ ਹੈ ਨਹੀਂ ਹੈ ਇਸ ਕਰਕੇ ਤੇਰੀ ਬਹੁਤ ਵੱਡੀ ਭੁੱਲ ਹੈ ਜਿਵੇਂ ਪਾਣੀ ਨੂੰ ਕੋਈ ਰਿੜਕੇ ਕੁਝ ਨਹੀਂ ਲੱਗਦਾ ਇਹੋ ਦੀ ਸ਼ਰਧਾ ਨੇ ਤੈਨੂੰ ਕੁਝ ਨੀ ਸਵਾਰਨਾ ਕੁਝ ਨੀ ਦੇਣਾ ਹੈ ਕਹਾ ਪੀਰ ਸੁਨ ਨਾਨਕ ਤੈਂਡਾ ਉਸ ਵੇਲੇ ਪੀਰ ਕਹਿਣ ਲੱਗਿਆ ਹੀ ਗੁਰੂ ਨਾਨਕ ਸਾਹਿਬ ਤੁਹਾਡਾ ਜੋ ਬੈਂਤ ਹੈ ਬੈਂਤ ਸੁਣਿਓ ਹਰਖਿਓ ਮਨ ਮੈਂਡਾ ਜਿਹੜਾ ਬੈਨ ਸੀ ਆਪੇ ਪੱਟੀ ਕਲਮਾ ਉੱਪਰ ਲੇਖ ਪੇ ਤੂੰ ਏਕੋ ਕੀਆ ਨਾਨਕਾ ਦੂਜਾ ਕਾਹੇ ਕੂ ਇਹਨੂੰ ਸੁਣ ਕੇ ਮੇਰਾ ਮਨ ਬੜਾ ਪ੍ਰਸੰਨ ਹੋਇਆ ਦੋਹਰਾ ਉਰ ਵਿਚਾਰ ਮੈਂ ਤਬ ਕਰਿਓ ਹਮਾਰਾ ਮੇਰੇ ਦੇ ਵਿੱਚ ਇਸ ਤਰ੍ਹਾਂ ਦਾ ਵਿਚਾਰ ਕੀਤਾ ਸੀ ਜਿਨ ਅਸ ਬੈਂਤ ਬਣਾਏ ਉਹਨਾਂ ਨੇ ਇਹੋ ਜਿਹਾ ਸੋਹਣਾ ਬੈਂਤ ਛੰਦ ਬਣਾਇਆ ਤਿੰਨ ਕੋ ਦਰਸ਼ਨ ਕੀਜੀਏ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਆਇਓ ਤੁਰਤ ਇਥਾਏ ਇਸੇ ਕਰਕੇ ਬੜੀ ਛੇਤੀ ਮੈਂ ਇਸ ਥਾਂ ਤੇ ਜਿੱਥੇ ਬੈਠੀ ਉੱਥੇ ਆ ਪਹੁੰਚਾ ਚੌਪਈ ਦੋ ਹੱਦਨ ਮੈਂ ਏਕ ਬਤਾਇਓ ਮਹਾਰਾਜ ਜਿਹੜੀਆਂ ਮੁਸਲਮਾਨ ਤੇ ਹਿੰਦੂ ਇਹ ਦੋ ਹੱਦਾਂ ਉਹਨਾਂ ਦੇ ਵਿੱਚ ਇੱਕ ਖੁਦਾਈ ਦੱਸਿਆ ਵੀ ਦੋਹਾਂ ਵਿੱਚ ਉਸੇ ਦਾ ਜਲਵਾ ਉਸੇ ਦਾ ਪ੍ਰਕਾਸ਼ ਹੈ ਉਸੇ ਦੀ ਜੋਤ ਹੈ ਤਾਂ ਕੋ ਸੇਵਨ ਹੈ ਫੁਰਮਾਇਓ ਉਸ ਖੁਦਾ ਨੂੰ ਵੀ ਸਾਰੇ ਰਮਿਆ ਜਾਣ ਕੇ ਤੁਸੀਂ ਫੁਰਮਾਇਆ ਹੈ ਤੁਮ ਤੇ ਨਿਸ਼ਾ ਹਮਾਰੀ ਹੋਵੇ ਇਸ ਕਰਕੇ ਮਹਾਰਾ ਤੁਹਾਡੇ ਪਾਸੋਂ ਮੇਰੀ ਪੂਰੀ ਪੂਰੀ ਤਸੱਲੀ ਹੋਵੇਗੀ ਸਾਰੀਆਂ ਸ਼ੰਕਾ ਨਿਵਰਤ ਹੋਣਗੀਆਂ ਸਭ ਸੰਦੇਹ ਹਿਰਦੇ ਤੇ ਖੋਵੇ ਹੈ ਹਿਰਦੇ ਵਿੱਚ ਮੇਰੇ ਸੰਸੇ ਬਣੇ ਹੈ ਤੁਹਾਡੇ ਰਾਹੀਂ ਮਹਾਰਾ ਸਾਰੇ ਖਤਮ ਹੋ ਜਾਣਗੇ ਜਿਉਂ ਜਿਉਂ ਬਚਨ ਸੁਣੋ ਨਿਜ ਕਾਨੇ ਗੁਰੂ ਨਾਨਕ ਸਾਹਿਬ ਜੀ ਜਿਵੇਂ ਜਿਵੇਂ ਮੈਂ ਤੁਹਾਡੇ ਬਚਨ ਕੰਨ ਨਾਲ ਪਾ ਧਿਆਨ ਦੇ ਕੇ ਸੁਣਦਾ ਤਿਉਂ ਤਿਉਂ ਸ਼ਾਂਤ ਹੋਤ ਭਰਮ ਹਾਨੇ ਤਿਉਂ ਮੇਰੇ ਮਨ ਵਿੱਚ ਸ਼ਾਂਤੀ ਹੋ ਰਹੀ ਹੈ ਤੇ ਭਰਮ ਭੁਲੇਖੇ ਨਾਸ ਹੋਈ ਜਾ ਰਹੇ ਸੇਤ ਉਦਤ ਭਾਵ ਬਚਨ ਤੁਮਾਰੇ ਗੁਰੂ ਨਾਨਕ ਸਾਹਿਬ ਤੁਹਾਡੇ ਜਿਹੜੇ ਬਚਨ ਹੈ ਸੰਸਾਰ ਸੁੰਦਰ ਰੂਪੋਂ ਸੰਸਾਰ ਰੂਪੀ ਸਮੁੰਦਰ ਤੋਂ ਤਾਰਨ ਵਾਸਤੇ ਸੇਤ ਕੀ ਪੁਲ ਵਾਂਗ ਹਨ ਜਿਸ ਤੇ ਦ੍ਵੈਤ ਹੈ ਮਿਟਤ ਹਮਾਰੇ ਬਚਨਾਂ ਨੂੰ ਸੁਣ ਕੇ ਮੇਰੇ ਹਿਰਦੇ ਵਿੱਚੋਂ ਦ੍ਵੈਤ ਭਾਵ ਮਿਟ ਰਿਹਾ ਹੈ ਬਾਨ ਸਮਾਨ ਅਗਿਆਨ ਨਿਸ਼ਾਨਾ ਤੁਹਾਡੇ ਜਿਹੜੇ ਬਚਨ ਤੀਰਾਂ ਦੇ ਸਮਾਨ ਹੈ ਇਸ ਤਰ੍ਹਾਂ ਜਿਹੜਾ ਮੇਰਾ ਅਗਿਆਨ ਹੈ ਨਿਸ਼ਾਨੇ ਵਾਂਗ ਹੈ ਨੀਕੇ ਹਨ ਹੈ ਕਰਤ ਸਭ ਹਨ ਚੰਗੀ ਤਰ੍ਹਾਂ ਮਾਰਾ ਇਹਨਾਂ ਜਦੋਂ ਆਪਦੇ ਬਚਨ ਰੂਪੀ ਤੀਰ ਚੱਲਣਗੇ ਸਾਰਾ ਗਿਆਨ ਰੂਪੀ ਨਿਸ਼ਾਨੇ ਨੂੰ ਖਿਲਾਰ ਦੇਣ ਦਾ ਆਸ ਕਰ ਦੇਣਗੇ ਗਿਆਨ ਪੂਜੋ ਇੱਕ ਸਵਾਲ ਸੋ ਕਹੀਏ ਇੱਕ ਮਾਰਾ ਮੈਂ ਪ੍ਰਸ਼ਨ ਕਰਕੇ ਪੁੱਛਦਾ ਹਾਂ ਉਹ ਮਹਾਰਾਜ ਮੈਨੂੰ ਆਖੀਏ ਦੱਸੀਏ ਜੀ, ਮੇਰੋ ਭਰਮ ਸਰਬ ਆਪ ਦਹੀਏ, ਮੇਰਾ ਜਿਹੜਾ ਮੰਦਾ ਭਰਮ ਭੁਲੇਖਾ ਸਾਰਾ ਮਹਾਰਾਜ ਨਾਸ ਕਰ ਦਈਏ। ਸਲੋਕ ਫਰੀਦਾ ਪਾੜ ਪਟੋਲਾ ਧੱਜ ਕਰੀ। ਮਹਾਰਾਜ ਸਾਡਾ ਜਿਹੜਾ ਸੇਖ ਫਰੀਦ ਹੋਇਆ ਉਸਨੇ ਇਸ ਤਰ੍ਹਾਂ ਲਫ਼ਜ਼ ਕਹੇ ਸਲੋਕ ਵਿੱਚ ਵੀ, ਹੇ ਫਰੀਦ ਜਿਹੜਾ ਪਟੋਲਾ ਰੇਸ਼ਮੀ ਵਸਤਰ ਹੈ ਇਹਦਾ ਜਿਹੜਾ ਪਾਇਆ ਹੋਇਆ ਨਾ ਸਰੀਰ 'ਤੇ ਪਹਿਨਿਆ, ਇਹਨੂੰ ਪਾੜ ਕੇ ਕਹਿੰਦੇ ਲੀਰੋ ਲੀਰ ਕਰ ਦਈਏ, ਕੰਬਲੜੀ ਪਹਿਰਿਓ। ਇਸ ਤਰ੍ਹਾਂ ਜਾਣੀ ਰੇਸ਼ਮੀ ਵਸਤਰ ਨੂੰ ਪਾੜ ਕੇ ਲੀਰੋ ਲੀਰ ਕਰਕੇ ਇਹਦੇ ਥਾਂ ਜਿਹੜੀ ਕਾਲੀ ਕੰਬਲੀ ਹੈ ਪੂਰੀ ਹੈ ਉਹ ਪਹਿਨ ਲਈਏ। ਜਿੰਨੀ ਬੇਸੀ ਸਾਹ ਮਿਲੇ, ਜਿੰਨਾ ਪੇ ਲਵਾਸ ਦੇ ਧਾਰਿਆ ਹੋਇਆ ਮਾਲਕ ਖੁਦਾ ਮਿਲ ਜਾਏ, ਸਹੀ ਵੇਸ ਕਰੇ ਇਸ ਸਰੀਰ ਤੇ ਜਿਹੜਾ ਲਵਾਸ ਧਾਰਨ ਕਰਨਾ ਚਾਹੀਦਾ, ਜਿਸ ਕਰਕੇ ਮਹਾਰਾਜ ਸਾਡੇ ਜਿਹੜੇ ਵੱਡੇ ਫਿਰ ਫਰੀਦ ਤਾਂ ਕਹਿੰਦੇ ਵੀ ਰੇਸ਼ਮੀ ਬਸਤਰ ਨਹੀਂ ਪਹਿਨਣੇ ਚਾਹੀਦੇ ਖੁਦਾ ਨੂੰ ਮਿਲਣ ਤੇ, ਸਰੀਰ ਤੇ ਕਾਲੀ ਕੰਬਲੀ ਪਹਿਨਣੀ ਚਾਹੀਦੀ ਹੈ, ਇਸ ਤਰ੍ਹਾਂ ਦਾ ਵੇਸ ਕਿਹਾ ਹੈ। ਦੋਹਰਾ ਇੱਕ ਖੁਦਾਏ ਜੋ ਤੁਮ ਕਹਿਓ, ਇਹ ਮਹਾਰਾਜ ਜਿਹੜਾ ਇੱਕੋ ਇੱਕ ਖੁਦਾਈ ਆਖਿਆ ਹੈ, ਕੈਸੇ ਪਾਵਾਂ ਸੋਏ, ਉਸਨੂੰ ਮਹਾਰਾਜ ਮੈਂ ਕਿਵੇਂ ਪਾਵਾਂਗਾ ਜਿਵੇਂ ਸਾਡੇ ਫਰੀਦ ਨੇ ਕਿਹਾ ਉਸ ਤਰ੍ਹਾਂ ਕਰਾਂ, ਪੱਟ ਉਤਾਰ ਬਣ ਜਾਏ ਹਾਂ, ਮਹਾਰਾਜ ਕੱਪੜੇ ਜੇ ਲਾ ਕੇ ਜੰਗਲਾਂ ਵਿੱਚ ਮੈਂ ਚਲਾ ਜਾ, ਮੋਹ ਕੁਟੰਬ ਖੋਏ, ਪਰਿਵਾਰ ਦਾ ਮੋਹ ਉਹਨੂੰ ਗੁਆ ਕੇ ਖਤਮ ਕਰਕੇ, ਚੌਪਈ ਖਿੰਥਾ ਕਮਰੀ ਕੀ ਗਰ ਪਾਵਾਂ, ਇਸ ਤਰ੍ਹਾਂ ਰੇਸ਼ਮੀ ਵਸਤਰ ਜੇ ਲਾ ਕੇ ਤੇ ਕਮਰੀ ਦੀ ਖਫਨੀ ਜੀ ਬਣਾ ਕੇ ਮੈਂ ਪਾ ਲਵਾਂ ਗਲ ਵਿੱਚ, ਸੁੱਤ ਬਨਤਾ ਕੋ ਮੁਖ ਨਾ ਦਿਖਾਵਾਂ, ਪੁੱਤਰ ਤੇ ਘਰਵਾਲੀ ਨੂੰ ਮੁੜ ਕੇ ਮੂੰਹ ਨਾ ਦਿਖਾਵਾਂ, ਜੰਗਲ ਵਿੱਚ ਹੀ ਰਹਾਂ ਖੁਦਾ ਦੀ ਪ੍ਰਾਪਤੀ ਲਈ, ਜਿਸ ਬਿਦ ਪਿਆਰੇ ਕੋ ਹੋਏ ਮੇਲਾ, ਇਸ ਤਰ੍ਹਾਂ ਪਿਆਰੇ ਖੁਦਾ ਨਾਲ ਮੇਰਾ ਮੇਲ ਜੋਲ ਹੋ ਜਾ, ਸੋਈ ਕਹਾਨਤ ਕਾ ਪੇਲਾ, ਉਹੀ ਮਹਾਰਾਜ ਤੁਸੀਂ ਆਖੋ ਹੋਰ ਸਾਧਨ ਨੂੰ ਮੈਂ ਮਹਾਰਾਜ ਛੱਡ ਦੇਵਾਂ, ਕਿਸ ਬਿਦ ਕਾਰਾਂ ਸੇਵ ਮੈਂ ਤਾਂ ਕੀ, ਉਸ ਖੁਦਾ ਨੂੰ ਪ੍ਰਸੰਨ ਕਰਨ ਵਾਸਤੇ ਕਿਸ ਤਰ੍ਹਾਂ ਮੈਂ ਉਹਦੀ ਸੇਵਾ ਭਗਤੀ ਕਰਾਂ, ਜਿਸ ਤੇ ਛੂਟ ਹੈ ਜਮਕੀ ਬਾਕੀ, ਕਰਕੇ ਮਹਾਰਾਜ ਸੇਵਾ ਕਰਨ ਜਮਾਂ ਦਾ ਜਿਹੜਾ ਬਕਾਇਆ ਹੈ ਉਹ ਤੋਂ ਕਿਹੜਾ ਛੁੱਟ ਜਾਏ, ਭਜਨ ਪੀਰ ਕੇ ਸੁਣ ਸੁਖ ਸਦਨ, ਸੁਖਾਂ ਦੇ ਜੋ ਘਰ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਸੇਖ ਬ੍ਰਹਮ ਪੀਰ ਦੇ ਬਚਨਾਂ ਨੂੰ ਸੁਣ ਕੇ ਕਹੇ ਸਲੋਕ ਆਪ ਸ੍ਰੀ ਬਦਨ, ਆਪਣੇ ਮੁਖ ਤੋਂ ਫਿਰ ਇੱਕ ਸਲੋਕ ਹੋਰ ਕਿਹਾ ਹੈ, ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪਿਰ, ਕਹਿੰਦੇ ਸੇਖ ਬ੍ਰਹਮਾ ਸਰੀਰ ਰੂਪੀ ਘਰ ਦੇ ਵਿੱਚ ਹੀ ਉਹ ਮਾਲਕ ਪਰਮੇਸ਼ਰ ਹੈ, ਪਰ ਜਿਹੜੀ ਅੰਦਰਲੀਏ ਅਗਿਆਤ ਰੂਪ ਜੀਵ ਹੈ ਇਸਤਰੀ ਹੈ ਇਹ ਉਹਨੂੰ ਵਿਦੇਸ਼ ਸਮਝਦੀ ਹੈ ਵੀ ਪਰਮੇਸ਼ਰ ਇਹ ਸਰੀਰ ਦੇ ਵਿੱਚ ਹੈ ਨਹੀਂ, ਉਹ ਕਿਤੇ ਜੰਗਲਾਂ ਜੁੰਗਲਾਂ ਵਿੱਚ ਰਹਿੰਦਾ, ਪਹਾੜਾਂ ਵਿੱਚ ਰਹਿੰਦਾ, ਉਹ ਸਮਝਦੀ ਹੈ ਨਿਤ ਝੂਰੇ ਸਮਾਲੇ, ਤਾਂ ਮਾਲਕ ਘਰ ਵਿੱਚ ਹੀ ਹਿਰਦੇ ਵਿੱਚ ਅੰਦਰ ਹੀ ਇਸ ਤਰ੍ਹਾਂ ਨੂੰ ਵਿਦੇਸ਼ ਦੂਰ ਕੇ ਜਾਣ ਦੇ ਹਮੇਸ਼ਾ ਕਹਿੰਦੇ ਝੂਰ ਦੀਏ ਚੇਤੇ ਕਰ ਕਰਕੇ, ਮਿਲਦੇ ਆ ਢਿੱਲ ਨਾ ਹੋ ਗਏ, ਕਹਿੰਦੇ ਉਹ ਸੇਖ ਬ੍ਰਹਮ ਮਿਲਦੀਆਂ ਹੋਈਆਂ ਮਾਲਕ ਨੂੰ ਕੋਈ ਢਿੱਲ ਮੱਠ ਨੀ ਹੁੰਦੀ, ਦੇਰੀ ਨੀ ਹੁੰਦੀ ਹੈ, ਜੇ ਨੀਅਤ ਰਾਸ ਕਰੇ, ਜੇ ਮਨ ਦੀ ਜਿਹੜੀ ਨੀਅਤ ਹੈ ਉਹਨੂੰ ਰਾਸ ਕਰ ਲੇ, ਮਨ ਦੀ ਨੀਅਤ ਨੂੰ ਠੀਕ ਕਰ ਲੇ, ਸਾਫ ਕਰ ਲੇ, ਮਨ ਬੇਮਨ ਬੇਈਮਾਨ ਨਾ ਹੋਵੇ, ਸਾਫ ਸੁਥਰਾ ਹੋਵੇ, ਸ਼ਰਧਾ ਸਹਿਤ ਹੋਵੇ ਮਨ, ਦੋਹਰਾ ਕੇ ਕਾਰਨ ਪਟ ਛੋੜ ਹੀ, ਇਸ ਵਾਸਤੇ ਵੀ ਕਿਸੇ ਕਾਰਨ ਕਰਕੇ ਕੱਪੜੇ ਲਾ ਕੇ ਪਰੇ ਸੁੱਟਣੇ, ਕਾਹੇ ਤਜਹੋ ਆਵਾਸ, ਆਪਣਾ ਘਰ ਬਾਰ ਛੱਡਣਾ ਹੈ, ਮਿਲ ਹੈ ਆਨ ਘਰ ਕੇ ਬਿਖੈ, ਖੁਦਾ ਤਾਂ ਕਹਿੰਦੇ ਘਰ ਵਿੱਚ ਬੈਠੇ ਹੀ ਆ ਕੇ ਮਿਲ ਜਾਏ, ਹੋਏ ਸਿਦਕ ਜੇ ਰਾਸ, ਅੰਦਰ ਕਹਿੰਦੇ ਬਹੁਤਾ ਉਹਦੇ ਖੁਦਾ ਤੇ ਭਰੋਸਾ ਹੋਊ ਨਾ, ਪੂਰਾ ਪੱਕਾ ਭਰੋਸਾ ਹੋ, ਫਿਰ ਘਰੇ ਖੁਦਾ ਮਿਲ ਜਾਏਗਾ, ਬਾਹਰ ਜੰਗਲਾਂ ਵਿੱਚ ਨਹੀਂ ਕਸ਼ਕਰ ਕੱਟਣ ਦੀ ਲੋੜ, ਚੌਪਈ ਸੁਣ ਹੋ ਸੇਖ ਔਰਤ ਘਰ ਹੋਏ, ਮਹਾਰਾਜ ਕਹਿੰਦੇ ਲੈ ਸਖੱਲਾ ਤੈਨੂੰ ਸਮਝਾਉਣੇ ਹੈ, ਇਹ ਵੀ ਸੇਖ ਬ੍ਰਹਮ ਸੁਣ ਲਾ ਜਿਵੇਂ ਘਰ ਦੇ ਵਿੱਚ ਔਰਤ ਜੇ ਇਸਤਰੀ ਹੋਵੇ, ਗਯੋ ਵਿਦੇਸ਼ ਕੰਤ ਹੈ ਜੋਏ, ਉਹਦਾ ਮਾਲਕ ਸੀ ਕਿਤੇ ਬਾਹਰਲੇ ਦੇਸ਼ ਵਿੱਚੋਂ ਚਲਿਆ ਜਾਵੇ ਦੂਰ ਦੁਰਾਡੇ, ਭੈਣਿਤ ਕਰਤ ਕੰਤ ਚਿਤ ਚਾਹੀ। ਕਹਿੰਦੇ ਸਿਆਣੀ ਇਸਤਰੀ ਆਪਣੇ ਮਾਲਕ ਦਾ ਹਮੇਸ਼ਾ ਉਪੈਰ ਕਰਦੀ ਹੈ, ਡਰਦੀ ਹੈ। ਰੱਖ ਹੈ ਸਿਦਕ ਜੇ ਡੋਲਹ ਨਾਹੀ, ਜੇ ਡਾਮਾ ਡੋਲ ਨਾ ਹੋਵੇ ਮਾਲਕ ਤੇ ਭਰੋਸਾ ਰੱਖੇ ਵੀ ਉਹਨੇ ਕੁਛ ਸਮੇਂ ਤੋਂ ਬਾਅਦ ਆਈ ਜਾਣਾ ਹੈ ਵਾਪਸ। ਆਨ ਮਿਲ ਹੈ ਤੇ ਇਕਾਂਤ ਆਵਾਸਾ, ਜਿਹੜਾ ਇਸ ਤਰ੍ਹਾਂ ਪੈਰ ਦੇ ਵਿੱਚ ਰਹਿੰਦੀ ਹੈ ਕੁਛ ਸਮੇਂ ਤੋਂ ਬਾਅਦ ਉਹਨੂੰ ਆਈ ਮਿਲਦਾ ਹੈ। ਪ੍ਰੀਤ ਕਰਤ ਨਿਤ ਰਹਿ ਹੈ ਪਾਸਾ, ਜਿਹੜੀ ਕਹਿੰਦੇ ਇਸ ਤਰ੍ਹਾਂ ਪ੍ਰੀਤੀ ਕਰਦੀ ਹੈ। ਜੇ ਔਰਤ ਹੋਵੇ ਵੱਧ ਰਾਹਾ, ਇਸੇ ਪ੍ਰੇਮ ਮਾਲਕ ਨੂੰ ਬਾਹਰ ਦੂਰ ਗਿਆ ਜਾਣ ਕੇ, ਜੇ ਇਸਤਰੀ ਜੇ ਕਹਿੰਦੇ ਖੋਟੇ ਰਸਤੇ ਚੱਲ ਪਏ ਮਾੜੇ ਪਾਸੇ ਜਾਣ ਲੱਗ ਪਏ, ਕਾਫਲ ਪਈ ਅਵਰ ਚਿਤ ਚਾਹੇ, ਇਸ ਤਰ੍ਹਾਂ ਕਹਿੰਦੇ ਮਾਲਕ ਨੂੰ ਭੁੱਲ ਕੇ ਗਾਫਲ ਹੋ ਕੇ ਹੋਰਨਾਂ ਦੀ ਚਾਹਨਾ ਕਰੇ, ਹੋਰ ਨਾਲੀ ਫਿਰਦੀ ਫਿਰੇ, ਤੇ ਕੋ ਕੰਤ ਭੁਲਾਵੇ ਮਨ ਤੇ। ਵੀ ਜਿਹੜਾ ਮਾਲਕ ਇਹੋ ਜਿਹੀ ਬਦਮਾਸ਼ ਨੂੰ ਮਨ ਤੋਂ ਭੁਲਾ ਦਿੰਦਾ ਛੱਡ ਦਿੰਦਾ ਹੁੰਦਾ, ਦੁਖੀ ਦੁਹਾਗਣ ਫਿਰ ਹੈ ਜੋ ਅੰਨ ਤੇ, ਕਹਿੰਦੇ ਹੋਰ ਥਾਵਾਂ ਵਿੱਚ ਫਿਰਦੀ ਉਹ ਦੁਹਾਗਣ ਹੋਈ, ਹੋਰ ਥਾਂ ਫਿਰਦੀ ਦੁਖੀ ਹੋਈ ਤੰਗ ਹੋਈ। ਸੁਣ ਆਸ ਬਚਨ ਸੇਖ ਸੁਖ ਪਾਏ, ਇਹੋ ਜਿਹੇ ਬਚਨ ਸੁਣ ਕੇ ਸੇਖ ਬ੍ਰਹਮ ਨੇ ਬੜਾ ਸੁਖ ਪਾਇਆ, ਭਾਵ ਜਿਹੜਾ ਕੋਈ ਮਾਲਕ ਪਰਮੇਸ਼ਰ ਨੂੰ ਦੂਰ ਸਮਝ ਕੇ ਇਸ ਤਰ੍ਹਾਂ ਹੋਰ ਹੀ ਪਾਸੇ ਫਿਰੀ ਜਾਵੇ ਬੇਈਮਾਨੀ ਤੋਂ ਠੱਗੀਆਂ ਕਰਦਾ, ਉਦੋਂ ਫਿਰ ਪਰਮੇਸ਼ਰ ਨਹੀਂ ਮਿਲਦਾ ਹੈ। ਬੂਜੀ ਬਾਹਰੋਂ ਖਬਰ ਖੁਦਾਏ, ਮੇਰੇ ਸੇਖ ਬ੍ਰਹਮ ਨੇ ਖੁਦਾ ਦੀ ਪ੍ਰਾਪਤੀ ਦੀ ਖਬਰ ਸਾਰ ਸਤਿਗੁਰੂ ਪਾਸੋਂ ਪੁੱਛੀ ਹੈ। ਸਲੋਕ ਫਰੀਦਾ ਨੱਡੀ ਕੰਤ ਨਰਾਵੇ, ਸਾਡੇ ਸੇਖ ਪ੍ਰੇਮ ਜਿਹੜੇ ਹਨ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਨੱਡੀ ਕੀ ਛੋਟੀ ਉਮਰ ਜਵਾਨ ਅਵਸਥਾ ਵਿੱਚ ਪਰਮੇਸ਼ਰ ਜਿਹੜਾ ਮਾਲਕ ਹੈ ਉਹਨੂੰ ਨੀਰਾਵਿਆ, ਉਹਦਾ ਆਨੰਦ ਨੀ ਮਾਣਿਆ ਮਿਲਾਪ ਦਾ। ਵੱਡੀ ਥੀ ਮੁਈ ਆਸ, ਵੱਡੀ ਉਮਰ ਦੀ ਬਿਰਧ ਹੋ ਗਈ ਫਿਰ ਤਾਂ ਉਹਨੂੰ ਆਸਾ ਮਿਲਦੀ ਮਰੀ ਗਈ। ਧਾਨਕ ਕਹਿੰਦੀ ਗੋਰ ਮੈਂ, ਫਿਰ ਤਾਂ ਜਿਹੜੀ ਹੈ ਜੀਵ ਰੂਪੀ ਇਸਤਰੀ ਹੈ ਕਬਰ ਦੇ ਵਿੱਚ ਪਈ ਕੂਕਾਂ ਮਾਰਦੀ ਹੈ, ਕੂਕਾਂ ਮਾਰੇਗੀ। ਤੈ ਸਹਿ ਨਾ ਮਿਲੀ ਆਸ, ਮਾਲਕ ਮੈਂ ਜਵਾਨ ਅਵਸਥਾ ਵਿੱਚ ਕਮਾਈ ਕਰਕੇ ਤੇਰੇ ਸਾਥ ਮਿਲ ਨਾ ਸਕੀ, ਤੈਨੂੰ ਪ੍ਰਾਪਤ ਨਾ ਕਰ ਸਕੀ। ਚੌਪਈ ਤਰਨ ਬੈਸ ਨਹਿ ਚੇਤਨ ਕੀਨਾ, ਇਸ ਕਰਕੇ ਮਹਾਰਾਜ ਇੱਥੇ ਲੱਗਦਾ ਵੀ ਜਵਾਨ ਅਵਸਥਾ ਵਿੱਚ ਖੁਦਾ ਨੂੰ ਚੇਤੇ ਕਰਨਾ ਸੀ ਉਹ ਚੇਤੇ ਨਾ ਕੀਤਾ। ਬ੍ਰਿਧ ਭਇਓ ਇੰਦਰੀ ਬਲ ਖੀਨਾ, ਜਦੋਂ ਬਜ਼ੁਰਗ ਹੋ ਗਿਆ ਫਿਰ ਇੰਦਰੀਆਂ ਦੇ ਵਿੱਚ ਜਿਹੜਾ ਬਲ ਨਾਸ ਹੋ ਗਿਆ, ਜਵਾਨ ਥਿੜਕਣ ਲੱਗ ਪਈ, ਇਸੇ ਤਰ੍ਹਾਂ ਅੱਖਾਂ ਤੋਂ ਥੋੜਾ ਦਿਸਣਾ ਹੋ ਗਿਆ, ਕੰਨਾਂ ਤੋਂ ਬੋਲਾ ਛਿਲਿਆ, ਪੈਰ ਵੀ ਕੰਬਣ ਲੱਗ ਪਏ, ਹੱਥ ਵੀ ਕੰਬਣ ਲੱਗ ਪਏ। ਗੋਰ ਵਿਖਿਆ ਚੱਲਣ ਤਿਆਰੀ, ਤਾਂ ਬਜ਼ੁਰਗ ਹੋ ਅਵਸਥਾ ਵਿੱਚ ਇਹੀ ਹੁੰਦਾ ਵੀ ਕਬਰ ਵੀ ਜਾਣ ਤੇ ਹੁਣ ਤਿਆਰੀ ਹੋ ਰਹੀ ਹੈ, ਕਬਰ ਵੀ ਜਾ ਪੈਣਾ। ਅਬ ਸਾਹਿਬ ਸੋ ਮਿਲਣਾ ਭਾਰੀ, ਇਸ ਤਰ੍ਹਾਂ ਹੁਣ ਖੁਦਾ ਮਾਲਕ ਨਾਲ ਮਿਲਣਾ ਤਾਂ ਬਹੁਤ ਔਖਾ ਹੈ। ਪੂਰਬ ਖਿਜਮਤ ਕੰਤ ਨਾ ਹੋਈ, ਪਹਿਲੀ ਉਮਰ ਦੇ ਵਿੱਚ ਭਾਵ ਚੜ੍ਹਦੀ ਜਵਾਨੀ ਵਿੱਚ ਮਾਲਕ ਖੁਦਾ ਦੀ ਕੋਈ ਸੇਵਾ ਭਗਤੀ ਨਹੀਂ ਹੋਈ, ਕਿਉਂ ਅਬ ਨਾਰ ਮਿਲੇ ਹੈ ਸੋਈ, ਇਸ ਕਰਕੇ ਜਿਹੜੀ ਜਗਿਆਸੂ ਰੂਪ ਪਤਨੀ ਇਸਤਰੀ ਹੈ ਉਹ ਖੁਦਾ ਨੂੰ ਕਿਵੇਂ ਮਿਲੇ ਜੁੜੇ। ਸੇਖ ਬਚਨ ਸੁਣ ਗਿਆਨ ਉਦਾਰਾ, ਉਸ ਵੇਲੇ ਸੇਖ ਬ੍ਰਹਮ ਦੇ ਬਚਨ ਸੁਣ ਕੇ ਜੋ ਗਿਆਨ ਦੇਣ ਵਿੱਚ ਸਖੀ ਦਾਤੇ ਗੁਰੂ ਨਾਨਕ ਸਾਹਿਬ ਜੀ ਹੈ, ਤੇ ਕੋ ਬਾਹਰ ਸਲੋਕ ਉਚਾਰਾ, ਤਾਂ ਹੀ ਸਤਿਗੁਰੂ ਜੀ ਨੇ ਇੱਕ ਸਲੋਕ ਹੋਰ ਉਚਾਰਨ ਕਰਕੇ ਸੁਣਾਇਆ। ਸਲੋਕ ਮਹੱਲਾ ਪਹਿਲਾ, ਮਹਿਲ ਕੁਚੱਜੀ ਮੜਵੜੀ, ਕਹਿੰਦੇ ਜੀਵ ਰੂਪ ਜਿਹੜੀ ਇਸਤਰੀ ਹੈ ਇਹ ਕੁਚੱਜੀ ਹੈ, ਇਹਨੂੰ ਕੋਈ ਚੱਜ ਉਚਾਰ ਨਹੀਂ ਹੈ, ਇਹ ਜਿਹੜਾ ਸਰੀਰ ਰੂਪੀ ਮੜ ਜਾ ਇਹਦੇ ਵਿੱਚ ਬੜੀ ਬੈਠੀ ਹੈ, ਇਹ ਸਰੀਰ ਨੂੰ ਸਭ ਕੁਛ ਮੰਨੀ ਬੈਠੀ ਹੈ, ਸਰੀਰ ਦੀ ਮਾਨਣ ਜੀ ਹੋ ਰਹੀ ਹੈ। ਕਾਲੀ ਮਨ ਹੁਕ ਸੁਧ, ਪਾਪਾਂ ਕਰਕੇ ਕਾਲੀ ਹੈ ਤੇ ਮਨ ਕਰਕੇ ਬੜਾ ਕੁਸ਼ਲ ਪਵਿੱਤਰ ਮੰਦ ਫੁਰਨੇ ਹਨ ਵਿਸ਼ਿਆਂ ਵਾਲੇ। ਜੇ ਗੁਣ ਹੋਵਣ ਤਾਂ ਪਿਰ ਰਵੈ, ਇਹਦੇ ਸਤਸੰਗ ਤੋਖ ਦਇਆ ਧਰਮ ਕਿਰਿਆ ਆਦਿਕ ਚੰਗੇ ਗੁਣ ਹੋਣ ਤਾਂ ਇਹ ਮਾਲਕ ਦੇ ਆਨੰਦ ਨੂੰ ਰਵੈ ਮਾਣ ਸਕਦੀ ਹੈ। ਨਾਨਕ ਅਵਗੁਣ ਮੁੰਦ, ਕਹਿੰਦੇ ਜੀਵ ਰੂਪ ਜਿਹੜੀ ਮੁੰਦ ਗਿਆ ਇਸਤਰੀ ਹੈ, ਇਹਦੇ ਵਿੱਚ ਅਵਗੁਣ ਹੀ ਅਵਗੁਣ ਹੈ, ਇਸ ਕਰਕੇ ਮਿਲਣਾ ਔਖਾ ਹੈ। ਤੋਹਰਾ ਮਹਿਲ ਕੁਚੱਜੀ ਬਿਖੈ ਰਤ, ਜਿਹੜੀ ਜੀਵ ਰੂਪੀ ਇਸਤਰੀ ਕੁਚੱਜੀ ਹੈ ਵਿਸ਼ਿਆਂ ਵਿੱਚ ਪ੍ਰੀਤੀ ਕਰ ਰਹੀ ਹੈ। ਕਾਲੀ ਕਲਮਲ ਸੰਗ ਕਰਕੇ ਮਨ ਕਰਕੇ ਕਾਲੀ ਹੋ ਰਹੀ, ਦ੍ਵੈਤ ਹਿਰਦੈ ਬਦ ਬੋਏ ਅਤ, ਹਿਰਦੇ ਵਿੱਚ ਦ੍ਵੈਤ ਹੋਣ ਕਰਕੇ ਬੜੀ ਭਾਰੀ ਦੁਰਗੰਧੀ ਆ ਰਹੀ। ਕਿਉ ਮਾਣੈ ਪਿਰ ਰੰਗ, ਇਸ ਕਰਕੇ ਜਿਹੜਾ ਮਾਲਕ ਖੁਦਾ ਦਾ ਉਹਦਾ ਪ੍ਰਾਪਤੀ ਦਾ ਮਿਲਾਪ ਦਾ ਆਨੰਦ ਕਿਵੇਂ ਮਾਣ ਸਕੇ। ਚੌਪਈ ਕੰਤ ਸੁਗੜ ਉਸ਼ਨਾਕ ਮਨੋਗ, ਜਿਹੜਾ ਮਾਲਕ ਖੁਦਾ ਹੈ ਉਹ ਬੜਾ ਸ੍ਰੇਸ਼ਟ ਕਾਰਜ ਕਰਨ ਵਾਲਾ ਸੁਨਾਕ, ਬਹੁਤ ਹੀ ਬਾਂਕਾ ਜਵਾਨ ਹੈ, ਬਾਂਕੇ ਲੋਹਣਾ ਹੈ ਤੇ ਬਹੁਤ ਹੀ ਇਸੇ ਤਰ੍ਹਾਂ ਮਨੋਕੀ ਸੁੰਦਰ ਹੈ, ਜਾਂ ਸੁਨਾਕ ਚਤਰ ਹੈ, ਸੁਗਰਤ ਸਿਆਣਾ ਹੈ। ਜਾਣਤ ਧਨ ਨਹਿ ਰਾਵਣ ਜੋਗ, ਇਸ ਕਰਕੇ ਉਹ ਖੁਦਾ ਜਾਣਦਾ ਵੀ ਇਹ ਜੀ ਰੂਪੀ ਜਿਹੜੀ ਇਸਤਰੀ ਹੈ ਇਹ ਰਾਵਣ ਜੋਗ ਨਹੀਂ ਹੈ, ਇਹ ਮਿਲਾਪ ਕਰਨ ਯੋਗ ਨਹੀਂ ਹੈ। ਤਜ ਤੇ ਨਾਰ ਸੁਚੱਜੀ ਜੋ, ਇਸ ਕਰਕੇ ਉਸ ਨੂੰ ਛੱਡ ਕੇ ਜਿਹੜੀ ਸੇਠ ਚੱਜ ਚਾਰ ਵਾਲੀ ਹੁੰਦੀ ਜੀ ਰੂਪ ਦੀ ਮਤ, ਸਤ ਸ਼ਿੰਗਾਰ ਜਿਹ ਰਵ ਹੈ ਸੋ, ਜਿਹਨੇ ਸਤ ਸੰਤੋਖ ਖਿਮਾ ਧਰਮ ਆਦਿਕ ਗੁਣ ਧਾਰਨ ਕੀਤੇ ਸ਼ਿੰਗਾਰ ਕੀਤਾ ਹੈ ਉਸਨੂੰ ਆਰਾਮ ਦਾ, ਉਸਨੂੰ ਆਪਣੇ ਮਿਲਾਪ ਦਾ ਆਨੰਦ ਬਖਸ਼ਦਾ ਹੈ। ਕਾਮ ਕ੍ਰੋਧ ਲੋਭ ਅਹੰਕੂਰ, ਇਸੇ ਤਰ੍ਹਾਂ ਜਿਹਦੇ ਅੰਦਰ ਕਾਮ ਹੈ ਕ੍ਰੋਧ ਹੈ ਲੋਭ ਹੈ ਅਹੰਕਾਰ ਤੇ ਝੂਠ ਦਾ ਨਿਵਾਸ ਹੈ। ਮਲ ਕੁਚਾਲ ਕੀ ਕੀਜੇ ਦੂਰ, ਇਸੇ ਤਰ੍ਹਾਂ ਜਿਹੜਾ ਕੋਈ ਖੋਟੀ ਚਾਰ ਰੂਪੀ ਮੈਲ ਜਿਹਨੇ ਕਹਿੰਦੇ ਦੂਰ ਕਰ ਦਿੱਤੀ ਹੈ ਇਹਨਾਂ ਤੋਂ ਪਰੇ ਹੋ ਗਈ ਹੈ। ਤੇ ਸੋ ਰਾਵਹਿ ਕਰ ਹੀ ਪਿਆਰਾ, ਉਹਨੂੰ ਕਹਿੰਦੇ ਉਹ ਰਾਮ ਦਾ ਹੈ, ਉਹਦੇ ਨਾਲ ਹੀ ਪਰਮੇਸ਼ਰ ਵਾਹਿਗੁਰੂ ਪਿਆਰ ਕਰਦਾ ਜੀ ਰੂਪ ਤ੍ਰੀਮਤ ਦੇ। ਬਿਨ ਸ਼ਿੰਗਾਰ ਧਨ ਸਦਾ ਖੁਆਰਾ, ਸਤ ਸੰਤੋਖ ਦਇਆ ਧਰਮ ਖਿਮਾ ਆਦਿਕ ਜੇ ਸ਼ਿੰਗਾਰ ਇਹਨਾਂ ਤੋਂ ਬਗੈਰ ਤਾਂ ਜੀਵ ਰੂਪੀ ਜਿਹੜੀ ਇਸਤਰੀ ਹੈ ਸਦਾ ਖੱਜਲ ਖੁਆਰੀ ਹੁੰਦੀ ਰਹਿੰਦੀ ਹੈ। ਕੰਤ ਬਿਖੈ ਲਖ ਦੋਸ਼ ਨਾ ਕੋ, ਕਿਉਂਕਿ ਜਿਹੜਾ ਮਾਲਕ ਹੈ ਉਹਦੇ ਵਿੱਚ ਤਾਂ ਕੋਈ ਦੋਸ਼ ਨਹੀਂ ਜਾਣਦੀ ਹੈ। ਕਰਤ ਅਵਗਿਆ ਧਨ ਹਿਤ ਖੋ, ਨਹੀਂ ਜਾਣਿਆ ਦੋਸ਼ ਨਹੀਂ ਕੋਈ ਲੱਗ ਕੇ ਜਾਣਿਆ ਜਾਂਦਾ ਹੈ, ਪਰ ਫਿਰ ਵੀ ਜਿਹੜੀ ਧਨ ਹੈ ਕਹਿੰਦੇ ਇਸਤਰੀ ਹਿਤ ਗੁਆ ਕੇ ਪ੍ਰੇਮ ਗੁਆ ਕੇ ਪ੍ਰੇਮ ਗਾਉਣ ਰੂਪੀ ਜਿਹੜੀ ਅਵਗਿਆ ਕਰਦੀ ਨਰਾਦਰੀ ਕਰਦੀ ਪ੍ਰੇਮ ਨਹੀਂ ਕਰਦੀ ਖੁਦਾ ਨਾਲ। ਤੇ ਕੋ ਤਿਆਗ ਬਿਖੈ ਸੰਗ ਰਾਚੀ, ਉਹ ਮਾਲਕ ਖੁਦਾ ਨੂੰ ਛੱਡ ਕੇ ਜਿਹੜੀ ਕਹਿੰਦੇ ਜੀਵ ਰੂਪ ਸ੍ਰੀ ਵਿਸ਼ਿਆਂ ਵਿੱਚ ਰਚ ਵਿੱਚ ਜਾਂਦੀ ਹੈ। ਸੁਣ ਤੋ ਸੇਖ ਪੁਨ ਗਿਰਾ ਉਬਾਚੀ, ਸੁਣ ਕੇ ਸੇਖ ਬ੍ਰਹਮ ਨੇ ਫਿਰ ਬਚਨ ਕਿਹਾ ਸਤਿਗੁਰੂ ਜੀ ਨੂੰ। ਸਲੋਕ ਕਵਣ ਸੋ ਅੱਖਰ ਕਵਣ ਗੁਣ, ਸਾਡੇ ਸੇਖ ਫਰੀਦ ਸਾਹਿਬ ਜੀ ਨੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਇਉਂ ਕਿਹਾ ਵੀ ਉਹ ਕਿਹੜਾ ਅੱਖਰ ਹੈ, ਕਿਹੜਾ ਤਵੀ ਧਾਗਾ ਹੈ, ਕਿਹੜਾ ਯੰਤਰ ਹੈ, ਉਹ ਕਿਹੜਾ ਗਵਣ ਕੀ ਗੁਣ ਕੀ, ਇਹ ਟੂਣਾ ਹੈ ਜਾਦੂ ਹੈ। ਕਵਣ ਸੋ ਮਣੀਆ ਮੰਤਰ, ਕਿਹੜਾ ਮਣੀਆ ਕੀ ਇਹ ਸੁਮਣੀ ਮੰਤਰ ਹੈ। ਕਵਣ ਸੋ ਬੇਸੋ ਹਾਉ ਕਰੀ, ਇਸੇ ਤਰ੍ਹਾਂ ਮੈਂ ਕਿਹੜਾ ਜਿਹੜਾ ਸਰੀਰ ਤੇ ਲਿਬਾਸ ਭੇਕ ਧਾਰਨ ਕਰਾਂ। ਜਿਤ ਵਸ ਆਵੈ ਕੰਤ, ਕਹਿੰਦੇ ਇਸ ਤਰ੍ਹਾਂ ਤਵੀ ਧਾਗੇ ਕਰਕੇ ਟੂਣੇ ਕਰਕੇ ਮਣੀਆ ਮੰਤਰ ਕਰਕੇ ਤੇ ਵਾਸ ਕਰਕੇ ਜਿਹੜਾ ਖੁਦਾ ਮਾਲਕ ਹੈ ਮੇਰੇ ਬਸ ਵਿੱਚ ਆ ਜਾਏ, ਮੇਰੇ ਅਧੀਨ ਹੋ ਜਾਏ ਪਰਮੇਸ਼ਰ। ਨਿਵਣ ਸੋ ਅੱਖਰ ਖਵਣ ਗੁਣ, ਰਾਏ ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਕਿਹਾ ਨਿਵਣ ਸੋ ਅੱਖਰ, ਜਿਹੜਾ ਮਾਲ ਖੁਦਾ ਅੱਗੇ ਨਿਮ ਕੇ ਚੁੱਕ ਕੇ ਚੱਲਣਾ ਹੈ, ਇਹ ਅੱਖਰ ਹੈ, ਇਹ ਧਾਗਾ ਜੰਤਰ ਹੈ, ਜਿਹੜੀ ਅੰਦਰ ਸਹਾਰਨ ਸ਼ਕਤੀ, ਇਹ ਬਹੁਤ ਵਧੀਆ ਗੁਣ ਕੀ ਟੂਣਾ ਹੈ। ਜਿਹਬਾ ਮਣੀਆ ਮੰਤ, ਜਵਾਨ ਤੋਂ ਖੁਦਾ ਦੀ ਸਲਾਹ ਕਰੀ ਜਾਣੀ, ਇਹੀ ਕਹਿੰਦੇ ਮਣੀਆ ਮੰਤ ਸ਼੍ਰੋਮਣੀ ਮੰਤਰ ਹੈ। ਇਹ ਤਰੈ ਭੈਣੇ ਵੇਸ ਕਰ, ਮਹਾਰਾਜ ਫਰੀਦ ਜੀ ਨੇ ਕਿਹਾ ਮਹਾਰਾਜ ਇਸ ਤਰ੍ਹਾਂ ਜਿਹੜੇ ਤਿੰਨ ਤਰ੍ਹਾਂ ਦੇ ਗੁਣ ਹੈ, ਇਥੋਂ ਭੇਖ ਧਾਰਨ ਕਰ, ਲਵਾਸ ਧਾਰਨ ਕਰ, ਇਹਨਾਂ ਨੂੰ ਧਾਰਨ ਕਰ ਅੰਦਰ ਬਾਹਰ, ਤਾਂ ਵਸ ਆਵੀ ਕੰਤ, ਜਿਹੜਾ ਮਾਲਕ ਖੁਦਾ ਤੇਰੇ ਵਸ ਵਿੱਚ ਆ ਜਾਏਗਾ, ਅਧੀਨ ਹੋ ਜਾਏਗਾ। ਚੌਪਈ ਸੁਣ ਹੋ ਸੇਖ, ਨਿਭਣਾ ਸਭ ਆਗੇ। ਮਹਾਰਾਜ ਕਹਿੰਦੇ ਸੇਖ ਬ੍ਰਹਮ ਸੁਣਨਾ, ਜਿਹੜਾ ਸਾਰਿਆਂ ਦੇ ਅੱਗੇ ਚੁੱਕ ਕੇ ਚੱਲਣਾ ਹੈ। ਅੱਖਰ ਇਹ ਸ਼ੁਭ ਮਾਰਗ ਲਾਗੇ, ਇਹ ਕਹਿੰਦੇ ਅੱਖਰ ਹੈ, ਇਹ ਤਵੀਰ ਧਾਗਾ ਹੈ, ਜੰਤਰ ਹੈ, ਜਿਹੜਾ ਚੰਗੇ ਰਸਤੇ ਲੱਗੇ ਰਹਿਣਾ, ਭਾਵ ਭਗਤੀ ਦੇ ਰਸਤੇ ਵਿੱਚ ਲੱਗੇ ਰਹਿਣਾ, ਜੁੜੇ ਰਹਿਣਾ, ਇਹ ਵਧੀਆ ਜੰਤਰ ਤਵੀਰ ਧਾਗਾ ਨੂੰ ਵਸ ਕਰਨ ਦਾ। ਪਰਮੇਸ਼ਰ ਦੁੱਖ ਸੁੱਖ ਜੋ ਦੇਵੈ, ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਕਰਮਾਂ ਅਨੁਸਾਰ ਕੋਈ ਜਾਂ ਦੁੱਖ ਜਾਂ ਸੁੱਖ ਦੇ ਰਿਹਾ ਹੈ, ਇਹ ਗੁਣ ਲਖੋ ਦੋ ਸਮ ਖੇਵੈ, ਸਾਨੂੰ ਇੱਕ ਸਮਾਨ ਜਾਣ ਕੇ ਸਹਾਰ ਲੈਣਾ ਦੁੱਖ ਸੁੱਖ ਨੂੰ, ਇਹ ਕਹਿੰਦੇ ਗੁਣ ਕੀ ਏ ਟੂਣਾ ਜਾਣੋ, ਜਾਦੂ ਜਾਣੋ ਨੂੰ ਵਸ ਕਰਨ ਦਾ। ਰਸਨਾ ਸਿਫਤ ਵਿਖੈ ਕਰ ਤਾਰਾ, ਜਿਹੜੀ ਆਪਣੀ ਜਵਾਨ ਨੂੰ ਕਰਤਾਰ ਦੀ ਸਿਫਤ ਵਿੱਚ ਲਾਈ ਰੱਖਣਾ ਹੈ। ਮਣੀਆਂ ਮੰਤ ਜਾਣੀਏ ਚਾਰਾ, ਇਹ ਕਹਿੰਦੇ ਸ਼੍ਰੋਮਣੀ ਮੰਤਰ ਜਾਣ ਲਈ ਸੁੰਦਰ, ਇਸ ਬਿਦ ਕਰੈ ਹੋਏ ਵਸ ਕੰਤਾ, ਇਸ ਤਰ੍ਹਾਂ ਜਿਹੜਾ ਕੋਈ ਕਰਦਾ ਉਹਦੇ ਮਾਲਕ ਵਾਹਿਗੁਰੂ ਖੁਦਾ ਵਸ ਹੋ ਜਾਂਦਾ ਹੈ। ਬਹਰੋ ਨਦਰ ਧਰੈ ਭਗਵੰਤਾ, ਜਿਹੜਾ ਪਰਮੇਸ਼ਰ ਉਹਦੇ ਤੇ ਮਿਹਰ ਦੀ ਨਿਗਾਹ ਵੀ ਰੱਖਦਾ ਹੈ, ਧਾਰਦਾ ਹੈ। ਕਹੈ ਸੇਖ ਕਰ ਕੈ ਸੁਨਿਬੇਰਾ, ਸੇਖ ਬ੍ਰਹਮ ਕਹਿਣ ਲੱਗਿਆ ਮਹਾਰਾਜ ਪਹਿਲਾਂ ਤਾਂ ਬਹੁਤ ਵਧੀਆ ਤੁਸੀਂ ਬਚਨ ਵਾਲ ਕਰਕੇ ਨਿਬੇੜਾ ਕਰਦਾ ਸੀ, ਸਾਰੇ ਭਰਮ ਭੁਲੇ ਕੱਟ ਦਿੱਤੇ, ਕਰ ਦੂਰ ਕਰ ਦਿੱਤੇ ਸੀ। ਬਹੁਰ ਰਲਾਇਓ ਸਗਰੋ ਚੇਰਾ, ਫੇਰ ਮਹਾਰਾਜ ਤੁਸੀਂ ਸਾਰਾ ਜਿਹੜਾ ਰਾਮ ਲਾਜ ਦਿੱਤਾ ਹੈ, ਝਗੜਾ ਜਾ ਪਾ ਦਿੱਤਾ ਹੈ। ਸੇਵਾ ਤੇ ਹੈ ਨਦਰ ਅਪੇਵਾ, ਇਹ ਝਗੜਾ ਇਹ ਹੈ ਵੀ ਉਹ ਖੁਦਾ ਦੀ ਸੇਵਾ ਕਰਨ ਕਰਕੇ ਭੇਤ ਰਹਿ, ਜਿਹੜਾ ਖੁਦਾ ਉਹਦੀ ਨਜ਼ਰ ਹੁੰਦੀ ਹੈ, ਕਿਦੋ ਨਦਰ ਤੇ ਹੋਵੇ ਸੇਵਾ, ਉਹਦੀ ਜਦੋਂ ਖੁਦਾ ਦੀ ਨਜ਼ਰ ਹੁੰਦੀ ਹੈ ਫਿਰ ਉਹਦੀ ਸੇਵਾ ਭਗਤੀ ਹੁੰਦੀ ਹੈ, ਇਸ ਤਰ੍ਹਾਂ ਇਹ ਨਿਰਣਾ ਨਹੀਂ ਹੁੰਦਾ, ਝਗੜਾ ਜਿਹਾ ਪੈ ਗਿਆ। ਇਹ ਨਿਰਣੈ ਕਰ ਮੋਹੇ ਬਤਾਵਾ ਹੋ, ਮਾਰਾ ਨਿਰਣਾ ਕਰਕੇ ਮੈਨੂੰ ਤੁਸੀਂ ਦੱਸਦੇ ਹੋ ਤੇ ਝਗੜਾ ਖਤਮ ਹੋ ਜਾਊ, ਵੀ ਪਤਾ ਚੱਲ ਜਾਊ ਵੀ ਨਜ਼ਰ ਨਾਲ ਸੇਵਾ ਹੁੰਦੀ ਕਿ ਸੇਵਾ ਕਰਕੇ ਨਜ਼ਰ ਹੁੰਦੀ ਉਹਦੀ। ਹਿਰਦੇ ਤੇ ਸਭ ਭਰਮ ਮਿਟਾਵਾ ਹੋ, ਵਿੱਚ ਭਰਮ ਭੁਲੇਖਾ ਜਾਂ ਉੱਠ ਖੜੋਤਿਆ ਮਹਾਰਾ ਬਚਨ ਸੁਣਾ ਕੇ ਤੁਸੀਂ ਨਿਮਟਾ ਦਿਓ, ਖਤਮ ਕਰ ਦਿਓ ਜੀ। ਸੇਖ ਬਚਨ ਕੋ ਸੁਣ ਜਗਨਾਥ, ਸੇਖ ਬ੍ਰਹਮ ਦੇ ਬਚਨਾਂ ਨੂੰ ਸੁਣ ਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਸਲੋਕ ਬਹੁਰ ਤਿੰਨ ਸਾਥ, ਸੇਖ ਬ੍ਰਹਮ ਦੇ ਸਾਥ ਇੱਕ ਸਲੋਕ ਹੋਰ ਕਿਹਾ ਹੈ, ਸਲੋਕ ਸੇਵਾ ਕਰੇ ਜੁਕੰਤ ਕੀ, ਕਹਿੰਦੇ ਜਿਹੜਾ ਮਾਲਕ ਉਹਦੀ ਜਿਹੜੀ ਸੇਵਾ ਭਗਤੀ ਕਰਦੀ ਹੈ, ਕੰਤ ਤਸੀਕਾ ਹੋਏ, ਮਾਲਕ ਕਹਿੰਦੇ ਉਸੇ ਦਾ ਹੀ ਹੋ ਜਾਂਦਾ ਹੈ, ਪਰਮੇਸ਼ਰ ਉਸੇ ਦਾ ਬਣ ਜਾਂਦਾ ਹੈ, ਗਰਬੀ ਕੰਤ ਨ ਪਾਈ ਹੈ, ਕੋਈ ਹੰਕਾਰ ਨਾ ਹੋ ਜਾਏ, ਹੰਕਾਰ ਜਾ ਕਰੇ, ਹੰਕਾਰ ਕਰਨ ਨਾਲ ਮਾਲਕ ਪਰਮੇਸ਼ਰ ਨਹੀਂ ਪਾਈ ਦਾ ਹੈ, ਭਾਵੇਂ ਖਰੀ ਸਵਾਲਿਓ ਹੋਏ, ਬੜੀ ਚੰਗੀ ਸੁੰਦਰ ਵੀ ਹੋਏ, ਇਸ ਤਰ੍ਹਾਂ ਸੋਹਣਾ ਸਰੀਰ ਵੀ ਬਣਿਆ ਸੁਣਿਆ ਹੋਵੇ, ਉਸਦਾ ਬਾਹਰਲਾ ਪਖਾਵਾ ਬਹੁਤ ਸੋਹਣਾ ਜਾ ਬਣਾਇਆ ਹੋਵੇ। ਚੌਪਈ ਸੁਣ ਹੋ ਸੇਖ ਨਿਸਚੈ ਮਨ ਜਾਨ ਹੋ। ਮਹਾਰਾਜ ਕਹਿੰਦੇ ਸੇਖ ਬ੍ਰਹਮ ਸੁਣ ਲਾ, ਮਨ ਦੇ ਵਿੱਚ ਭਰੋਸਾ ਕਰਕੇ ਸਮਝ ਲਾ, ਜਾਣ ਲਾ। ਸੇਵਾ ਮੂਲ ਸਭਨ ਕੀ ਮਨ ਹੋ। ਸਾਰਿਆਂ ਸਾਧਨਾ ਦੀ ਜਿਹੜੀ ਮੁੱਢ ਹੈ ਸੇਵਾ ਹੈ, ਤੂੰ ਮੰਨ ਲੈ। ਕਾਲ ਹੈ ਕਾਲ ਹਾਨ ਕਰ ਗਰਬਾ। ਇਸ ਤਰ੍ਹਾਂ ਕਹਿੰਦੇ ਹੰਕਾਰ ਨੂੰ ਨਾਸ਼ ਕਰਕੇ ਜਿਹੜੀ ਕਾਲ ਕੀ ਸੇਵਾ ਨੂੰ ਕਾਲ ਕਰੇ। ਤਨ ਮਨ ਕਰ ਹੈ ਨਿਵੇਦਨ ਸਰਬਾ। ਆਪਣਾ ਸਰੀਰ ਵੀ ਮਨ ਵੀ ਸਭ ਕਹਿੰਦੇ ਉਸ ਖੁਦਾ ਨੂੰ ਸਮਰਪਿਤ ਕਰਦੇ, ਉਹਦੀ ਭੇਟਾ ਕਰਦੇ, ਸਰੀਰ ਨੂੰ ਵੀ ਮਨ ਨੂੰ ਪਰਮੇਸ਼ਵਰ ਦੀ ਸੇਵਾ ਵਿੱਚ ਜੋੜ ਦੇਵੇ। ਤਬ ਹੀ ਨਦਰ ਪਰਮੇਸ਼ਵਰ ਹੋਏ। ਜਦੋਂ ਮਨ ਤੇ ਤਨ ਉਹਦੀ ਸੇਵਾ ਭਗਤੀ ਵਿੱਚ ਜੁੜ ਜਾਂਦੇ, ਤਦੋਂ ਪਰਮੇਸ਼ਵਰ ਜੀ ਦੇ ਤੇ ਨਿਗਾਹ ਹੋ ਜਾਂਦੀ ਮਿਹਰ ਦੀ। ਮਹਿਲ ਹਦੂਰ ਬੁਲਾਈਐ ਸੋਏ। ਜਗਿਆਸੂ ਰੂਪੀ ਮਹਿਲ ਇਸਤਰੀ ਹਜੂਰੀ ਵਿੱਚ ਬੁਲਾ ਲਈ ਦੀ, ਉਹਨੂੰ ਸੱਦ ਲਿਆ ਜਾਂਦਾ। ਗਰਭ ਕਰ ਹੈ ਜੋ ਸੇਵਾ ਨਾਹੀ। ਆਪਣੇ ਆਪ ਵਿੱਚ ਹੰਕਾਰ ਜਾ ਕਰਦੀ, ਉਹ ਸੇਵਾ ਭਗਤੀ ਨਹੀਂ ਕਰਦੀ ਤਨ ਮਨ ਨਾਲ। ਸੁੰਦਰ ਬਹੁ ਸਰੂਪ ਤਨ ਆਹੀ। ਸਰੀਰ ਦਾ ਸਰੂਪ ਉਹਦਾ ਬੜਾ ਸੁੰਦਰ ਵੀ ਹੈ, ਬੜੇ ਚੰਗੇ ਗੁਣ ਵੀ ਹੈਗੇ ਹੈ। ਤੇ ਸਮੀਪ ਕੰਤ ਨਹੀਂ ਆਵੇ ਹੈ। ਉਹਦੇ ਮਾਲਕ ਪਰਮੇਸ਼ਰ ਕਹਿੰਦੇ ਨੇੜੇ ਚਿੜੇ ਵੀ ਨਹੀਂ ਆਉਂਦਾ। ਗਰਭ ਯੁਕਤ ਨ ਹੈ ਤਿਹ ਕੋ ਭਾਵ ਹੈ। ਜਿਹੜਾ ਹੰਕਾਰ ਵਧੇ ਸਹਿ ਮਾਲਕ ਉਹਨੂੰ ਪਾਉਂਦੀ ਨਹੀਂ, ਉਸ ਪਰਮੇਸ਼ਰ ਨੂੰ ਉਹ ਚੰਗੀ ਨਹੀਂ ਲੱਗਦੀ ਹੈ। ਛੁੱਟੜ ਮਹਿਲਾ ਹੋਇ ਜੋ ਦੁਸੋ ਦੁਹਾਗਣ। ਜਿਹੜੀ ਦੁਹਾਗਣ ਹੁੰਦੀ ਹੈ ਇਸਤਰੀ, ਉਹ ਤਾਂ ਛੁੱਟੜ ਹੁੰਦੀ, ਮਾਲਕ ਉਹਨੂੰ ਛੱਡ ਦਿੰਦਾ। ਨਿਰਹੰਕਾਰ ਸਹਿਸ ਦੀਵ ਸੁਹਾਗਣ। ਜਿਹੜਾ ਬਿਨਾਂ ਹੰਕਾਰ ਤੋਂ ਹਮੇਸ਼ਾ ਸੁਹਾਗਵੰਤ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਨਣ ਵਾਲੀ ਹੁੰਦੀ। ਦੋਹਰਾ ਸੇਵਾ ਤੇ ਸਾਹਿਬ ਬਸੀ। ਸੇਵਕ ਸੇਖ ਬ੍ਰਹਮ ਸੇਵਾ ਭਗਤੀ ਕਰਨ ਨਾਲ ਮਾਲਕ ਜਿਹੜਾ ਉਹ ਵਸ ਹੋ ਜਾਂਦਾ। ਦੇਖਾ ਕਰੁਣਾ ਡੀਠ, ਮੇਹਰ ਭਰੀ ਨਿਗਾਹ ਦੇ ਨਾਲ, ਕਿਰਪਾ ਦੀ ਨਿਗਾਹ ਨਾਲ ਉਹ ਦੇਖਦਾ। ਸੁਖ ਸੁਹਾਗ ਮਾਣ ਹੈ ਸਦਾ। ਉਹ ਜਿਹਦੇ ਵੱਲੀ ਮੇਹਰ ਦੀ ਨਿਗਾਹ ਕਰਕੇ ਮਾਲਕ ਦੇ ਕੇ ਉਹਦਾ ਸੁਹਾਗ ਦਾ ਪ੍ਰਾਪਤੀ ਦਾ ਜਿਹੜਾ ਸੁਖ ਹਮੇਸ਼ਾ ਮਾਣਦੀ ਹੈ। ਮਿਲਤ ਆਪਣੇ ਈਠ, ਜਿਹੜਾ ਪਿਆਰਾ ਵਾਹਿਗੁਰੂ ਦਾ ਉਹਨੂੰ ਮਿਲ ਕੇ। ਚੌਪਈ ਸੁਨੇ ਬਚਨ ਸ੍ਰੀ ਗੁਰ ਕੇ ਜਬ ਹੀ। ਗੁਰੂ ਮਹਾਰਾਜ ਦੇ ਬਚਨ ਸੇਖ ਬ੍ਰਹਮ ਨੇ ਐਸੇ ਸੁਣੇ ਹਨ। ਕਰ ਦੇ ਪਦ ਪਰ ਲਾਏ ਤਬ ਹੀ। ਗੁਰੂ ਮਹਾਰਾਜ ਦੇ ਚਰਨਾਂ ਤੇ ਇਹਨੇ ਸਤਿਕਾਰ ਨਾਲ ਦੋਵੇਂ ਹੱਥ ਲਾਏ, ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਹੈ। ਪੁਨ ਸਿਰ ਮਸਤਕ ਮੁਖ ਪਰ ਫੇਰੇ। ਫਿਰ ਉਹ ਦੋਵੇਂ ਹੱਥ ਮਹਾਰਾਜ ਦੇ ਚਰਨਾਂ ਨੂੰ ਲਾ ਕੇ ਆਪਣੇ ਸੀਸ ਤੇ ਵੀ ਫੇਰੇ, ਮੱਥੇ ਤੇ ਵੀ, ਮੂੰਹ ਤੇ ਵੀ ਫੇਰੇ ਹਨ। ਧੰਨ ਭਾਗ ਆਪਣੇ ਵੱਢ ਹੇਰੇ। ਆਪਣੇ ਜਿਹੜੇ ਧੰਤਾ ਯੋਗ ਬਹੁਤ ਵੱਡੇ ਭਾਗ ਵੇਖੇ ਇਸਨੇ। ਮਿਲਿਓ ਖੁਦਾਇਨ ਸੰਸਾ ਕੋਈ। ਕਹਿੰਦਾ ਕੋਈ ਸੰਸਾ ਨੀ, ਅੱਜ ਤਾਂ ਗੁਰੂ ਨਾਨਕ ਜਿਹੜਾ ਉਹ ਖੁਦਾਈ ਮੈਨੂੰ ਮਿਲ ਪਿਆ। ਬੋਲਿਓ ਬਹਰ ਖਤਾ ਮੁਰ ਹੋਈ। ਸੇਖ ਬ੍ਰਹਮ ਖੋਲਿਆ, ਕਹਿੰਦਾ ਮੇਰੇ ਪਾਸੋਂ ਬਹੁਤ ਵੱਡੀ ਭੁੱਲ ਗਲਤੀ ਹੋ ਗਈ। ਬਖਸ਼ੋ ਆਪ ਕਰੁਣਾ ਕਰ ਸੋ। ਜਿੰਨੀਆਂ ਭੁੱਲਾਂ ਗਲਤੀਆਂ ਮਹਾਰਾਜ ਤੁਹਾਡੇ ਸਾਹਮਣੇ ਮੈਂ ਬੋਲਦਾ ਰਿਹਾ ਉਹ ਮਾਫ ਕਰ ਦੇਈ। ਤੁਮ ਤੇ ਉਪਰ ਅਪਰਨ ਕੋ। ਕਿਉਂਕਿ ਤੁਹਾਡੇ ਤੋਂ ਉੱਪਰ ਦੀ ਤਾਂ ਕੋਈ ਹੋਰ ਹੈ ਹੀ ਨੀ, ਤੁਸੀਂ ਤਾਂ ਆਪ ਹੀ ਖੁਦਾ ਆ ਗਏ ਹੋ। ਸਨਮੁਖ ਉਚਰੇ ਬਚਨ ਕਨੇਰੇ। ਇਹ ਮਾਰਾ ਖੁਦਾ ਸੀ ਤੁਹਾਡੇ ਸਾਹਮਣੇ ਮੈਂ ਮੈਂ ਬਹੁਤ ਬਚਨ ਪੁੱਠੇ ਸਿੱਧੇ ਬੋਲਦਾ ਰਿਹਾ। ਆਪ ਮੁਝ ਜਾਨਾ ਹੋ ਸਾਹਮਣੇ ਜਚੇਰੇ। ਹੁਣ ਮਾਰਾ ਮੈਨੂੰ ਆਪਣਾ ਜਿਵੇਂ ਕੋਈ ਸੇਵਕ ਹੁੰਦਾ ਉਹਦੇ ਸਮਾਨ ਜਾਣ ਲਓ ਜੀ। ਸੇਖ ਨਿਕਟ ਤੇ ਸੁਣ ਕਰ ਬਾਨੀ। ਜਿਹੜਾ ਇਹ ਸੇਖ ਬ੍ਰਹਮ ਇਹਦੇ ਕੋਲ ਪਾਸੋਂ ਸਤਿਗੁਰਾਂ ਨੇ ਨਿਮਰਤਾ ਦੇ ਬਚਨ ਸੁਣ ਕੇ ਇੱਕ ਸਲੋਕ ਉਚਰਿਓ ਗੁਣ ਖਾਨੀ। ਗੁਣਾਂ ਦੇ ਖਾਣ ਸਤਿਗੁਰੂ ਨੇ ਫਿਰ ਉਸ ਵੇਲੇ ਇੱਕ ਸਲੋਕ ਇਹਦੇ ਪਰਸਾਏ ਹੋਰ ਉਚਾਰਨ ਕੀਤਾ, ਜਿਵੇਂ ਉਸ ਸਲੋਕ ਰਾਹੀਂ ਸਤਿਗੁਰੂ ਜੀ ਨੇ ਆਪਣੇ ਮੁਖਾਰ ਮਿਰ ਤੋਂ ਪਰਮਾਰਥ ਦੀ ਵਿਚਾਰ ਦਿਨਾਈ ਸੀ। ਜਿਵੇਂ ਇਹ ਚੀਜ਼ਾਂ ਦਾ ਆਪੋ ਵਿੱਚ ਹੀ ਸੰਬੰਧ ਹੈ, ਪ੍ਰੇਮ ਪਿਆਰ ਹੈ, ਇਸੇ ਤਰ੍ਹਾਂ ਜਿਹੜਾ ਕੋਈ ਸ਼ਰਧਾ ਸਹਿਤ ਪ੍ਰੇਮ ਪਿਆਰ ਨਾਲ ਸਾਥੋਂ ਪੁੱਛਦਾ ਹੈ, ਸਾਡੀ ਵੀ ਉੱਥੇ ਪ੍ਰੀਤੀ ਹੈ, ਉੱਥੇ ਸਾਡਾ ਪ੍ਰੇਮ ਹੈ, ਜਿੰਨਾ ਮਰਜ਼ੀ ਪੁੱਛੇ। ਉਹ ਜਿਵੇਂ ਦ੍ਰਿਸ਼ਟਾਂਤ ਪ੍ਰਮਾਣ ਵਰਤ ਕੇ ਆਪ ਜੀ ਨੇ ਇੱਕ ਸਲੋਕ ਕਿਹਾ ਸੀ, ਉਹਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰ ਲਵਾਂਗੇ। ਹੁਣ ਸਮਾਂ ਉੱਪਰ ਹੀ ਜਾ ਰਿਹਾ, ਜਿਸ ਕਰਕੇ ਇੱਥੇ ਸਮਾਪਤੀ ਹੈ ਜੀ। ਸਨਮੁਖ ਉਚਰੇ ਬਚਨ ਕਨੇਰੇ, ਆਪ ਮੁਝ ਜਾਨਾ ਹੋ ਸਾਮ ਨਿਜ ਚੇਰੇ, ਸੇਖ ਨਿਕਟ ਤੇ ਸੁਨ ਕਰ ਬਾਨੀ, ਇੱਕ ਸਲੋਕ ਉਚਰਿਓ ਗੁਣ ਖਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹਾਂ ਦਾਸਰ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪੁਰੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚਰੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ, ਤੁਮ ਠਾਕੁਰ।